ਰਾਮਦਾਸ ਅਰਜਨ ਗੁਰੂ ਵਰ ਸ਼੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਇਕ ਅੰਕਾਰਾ ਸਤਿਗੁਰੂ ਤੇ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸ਼ਨ ਸੋਏ ਵਾਹਿਗੁਰੂ ਸਾਹਿਬ ਜੀਓ ਦੋਹਰਾ ਇੱਕ ਪੰਡਿਤ ਬੇਨੀ ਹੁਤੋ ਵਿਦਿਆ ਬਿਖੈ ਪ੍ਰਬੀਨ ਨਿਆਇ ਸ਼ਾਸਤਰ ਤੇ ਆਦਿ ਜੇ ਰਸਨਾ ਅਗਰ ਸੋ ਕੀਨ ਇੱਕ ਪੰਡਿਤ ਬੇਨੀ ਹੁਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਰ ਸੰਗਤ ਜੀ ਅੰਮ੍ਰਿਤ ਵੇਲੇ ਤੋਂ ਹੀ ਗੁਰੂ ਮਹਾਰਾਜ ਜੀ ਦੀ ਮਹਾਨ ਪਵਿੱਤਰ ਹਜ਼ੂਰੀ ਵਿਖੇ ਦੀਵਾਨ ਸਜੇ ਹੋਏ ਦੀਵਾਨ ਵਿੱਚ ਗੁਰਬਾਣੀ ਸਰੂਪ ਮਹਾਰਾਜ ਦੇ ਪ੍ਰਕਾਸ਼ ਤੋਂ ਉਪਰੰਤ ਗੁਰਬਾਣੀ ਦਾ ਪਾਠ ਜਾਪ ਅਤੇ ਗੁਰਬਾਣੀ ਦੇ ਕੀਰਤਨ ਹੋਇਆ ਹੈ। ਸਤਿਗੁਰੂ ਸਾਹਿਬ ਜੀ ਦਾ ਸੋਹਣਾ ਸੁੰਦਰ ਇਤਿਹਾਸ ਚੱਲ ਰਿਹਾ ਹੈ ਜਿਸ ਨੂੰ ਆਪਾਂ ਪੜ੍ਹ ਸੁਣ ਕੇ ਲਾਹਾ ਲੈ ਰਹੇ ਹਾਂ। ਪਹਿਲਾਂ ਗੁਰੂ ਨਾਨਕ ਸਾਹਿਬ ਜੀ ਦਾ ਇਤਿਹਾਸ ਆਪਾਂ ਪੜ੍ਹਦੇ ਰਹੇ ਹਾਂ, ਉਹਦੀ ਸੰਪੂਰਨਤਾ ਕਰ ਲਈ ਸੀ। ਇਸੇ ਤਰ੍ਹਾਂ ਦੂਸਰੇ ਪਾਤਸ਼ਾਹ ਦਾ ਵੀ ਪ੍ਰਸੰਗ ਪੜ੍ਹਿਆ ਸੁਣਿਆ, ਕੁਝ ਪ੍ਰਸੰਗ ਉਹਦੇ ਵਿੱਚੋਂ ਰਿਕਾਰਡ ਹੋਣੇ ਰਹਿ ਗਏ ਸਨ, ਜਿਸ ਕਰਕੇ ਉਹਨਾਂ ਨੂੰ ਦੁਬਾਰਾ ਆਪਾਂ ਨੂੰ ਕਥਾ ਰੂਪ ਦੇ ਵਿੱਚ ਪੜ੍ਹਨਾ ਪਿਆ। ਉਹ ਦੋ ਤਿੰਨ ਦਿਨ ਦੀ ਵਾਂਗ ਤੋਂ ਅਸੀਂ ਇਸੇ ਤਰ੍ਹਾਂ ਹੀ ਜਿਹੜੇ ਪ੍ਰਸੰਗ ਕੁਝ ਇਸ ਤਰ੍ਹਾਂ ਰਹਿ ਗਏ ਸਨ ਉਹਨਾਂ ਨੂੰ ਦੁਬਾਰਾ ਕਥਾ ਰੂਪ ਵਿੱਚ ਪੜ੍ਹ ਸੁਣ ਰਹੇ ਹਾਂ। ਇਹ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਜੀ ਦੇ ਸਮੇਂ ਇਹ ਗੁੰਦੇ ਖੱਤਰੀ ਦਾ ਜਿਹੜਾ ਮਤਵੰਨਾ ਪੁੱਤਰ ਸੀ, ਗੋਦ ਵਿੱਚ ਲਿਆ ਪੁੱਤਰ ਸੀ, ਇਹਨੇ ਆ ਕੇ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੂੰ ਕਿਹਾ ਕਿ ਮਹਾਰਾਜ ਵੇਖੋ ਸਾਰਾ ਜਿਹੜਾ ਨਗਰ ਹੈ, ਅਸੀਂ ਪਿੰਡ ਦੇ ਚੌਧਰੀ ਹੋਣ ਦੇ ਨਾਂ 'ਤੇ ਉਹ ਇਹ ਲੋਕ ਮੰਨਦੇ ਆ, ਸਾਨੂੰ ਕੋਈ ਨਾ ਕੋਈ ਦਿੰਦੇ ਲੈਂਦੇ ਆ, ਸਤਿਕਾਰ ਕਰਦੇ ਆ, ਅਤੇ ਤੁਹਾਡੇ ਘਰ ਦੇ ਵਿੱਚ ਸਾਨੂੰ ਕੁਝ ਨਹੀਂ ਹਾਸਲ ਹੁੰਦਾ ਹੈ। ਇਸ ਕਰਕੇ ਮਹਾਰਾਜ, ਪਹਿਲਾਂ ਤਾਂ ਚਲੋ ਤੁਹਾਡਾ ਥੋੜ੍ਹਾ ਬਹੁਤਾ ਗੁਜ਼ਾਰਾ ਸੀ, ਹੁਣ ਤਾਂ ਬੇਅੰਤ ਬੇਅੰਤ ਸੰਗਤਾਂ ਤੁਹਾਡੇ ਕੋਲ ਆਉਂਦੀਆਂ, ਬੇਅੰਤ ਮਾਇਆ ਆਉਂਦੀ ਹੈ, ਬੜਾ ਖੁੱਲ੍ਹਾ ਲੰਗਰ ਚੱਲਦਾ। ਇਸ ਕਰਕੇ ਮਹਾਰਾਜ, ਹੁਣ ਸਾਨੂੰ ਇਹ ਚੌਧਰਪਣੇ ਦਾ ਥੋੜ੍ਹਾ ਬਹੁਤਾ ਕੁਛ ਦਿਆ ਲਿਆ ਕਰੋ। ਗੁਰੂ ਮਹਾਰਾਜ ਕਹਿਣ ਲੱਗੇ ਵੀ ਇੱਥੇ ਗੁਰੂ ਘਰ ਦੇ ਵਿੱਚ ਕੋਈ ਮਾਇਆ ਤਾਂ ਤੁਹਾਨੂੰ ਮਿਲ ਨਹੀਂ ਸਕਦੀ, ਕਿਉਂਕਿ ਅਸੀਂ ਮਾਇਆ ਇਕੱਤਰ ਨਹੀਂ ਕਰਦੇ ਲੈਂਦੇ ਨਹੀਂ ਹਾਂ। ਗੁਰੂ ਘਰ ਲੰਗਰ ਹੈ, ਸਭ ਕੋਈ ਸ਼ਖਸ ਖਾ ਕੇ ਜਾਂਦੇ ਆ, ਗਰੀਬ ਹੈ ਅਮੀਰ ਹੈ, ਜੇ ਤੁਸੀਂ ਚਾਹਨਾ ਰੱਖਦੇ ਇੱਥੇ ਗੁਰੂ ਕੇ ਲੰਗਰ ਵਿੱਚ ਆ ਕੇ ਭੋਜਨ ਸ਼ਖਸ ਖਾਇਆ ਜੋ। ਕਹਿਣ ਲੱਗੇ ਮਹਾਰਾਜ, ਲੰਗਰ ਤਾਂ ਅਸੀਂ ਭੋਜਨ ਤਾਂ ਕਰੇ ਛਕਾਂਗੇ, ਸਾਨੂੰ ਤਾਂ ਚੌਧਰਪਣੇ ਦਾ ਕੁਝ ਚਾਹੀਦਾ ਹੈ। ਗੁਰੂ ਮਹਾਰਾਜ ਕਹਿਣ ਲੱਗੇ, ਤੁਹਾਡਾ ਜਿਹੜਾ ਵੱਡਾ ਗੋਂਦਾ ਸੀ, ਜਿਹਨੇ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਅੱਗੇ ਆ ਕੇ ਬੇਨਤੀਆਂ ਕੀਤੀਆਂ ਅਤੇ ਅਸੀਂ ਗਏ ਸੀ ਉਹਨਾਂ ਦੇ ਹੁਕਮ ਨਾਲ ਆ ਨਗਰ ਵਸਾਇਆ ਸੀ, ਉਹਨੇ ਤਾਂ ਕੁਝ ਮੰਗਿਆ ਨਹੀਂ ਹੈ। ਕਹਿਣ ਲੱਗੇ ਜੀ, ਉਹਦੀ ਗੱਲ ਛੱਡੋ, ਮੈਂ ਚਾਹੁੰਦਾ ਮੈਨੂੰ ਕੁਛ ਇਹਦਾ ਜੀਵਨ ਇਹੋ ਜਿਹਾ ਸੀ, ਗਰਕਿਆ ਸੀ, ਬਦਮਾਸ਼ ਵਿਚਾਰੀ ਬਦਮਾਸ਼ ਸੀ ਇਹ। ਮਹਾਰਾਜ ਕਹਿੰਦੇ ਵੀ ਫਿਰ ਤੈਨੂੰ ਇਹ ਕੁਛ ਨਹੀਂ ਮਿਲ ਸਕਦਾ। ਕਹਿਣ ਲੱਗੇ ਜੀ, ਅਸੀਂ ਫਿਰ ਅਕਬਰ ਪਾਤਸ਼ਾਹ ਕੋਲ ਜਾ ਕੇ ਤੁਹਾਡੀ ਫਰਿਆਦ ਕਰਾਂਗੇ, ਪੁਕਾਰ ਕਰਾਂਗੇ, ਉਹ ਫਿਰ ਤੁਹਾਡੇ 'ਤੇ ਦਬਾਅ ਪਾਊ। ਮਹਾਰਾਜ ਕਹਿੰਦੇ ਜਿੱਥੇ ਮਰਜ਼ੀ ਜਾਓ, ਗੁਰੂ ਕੇ ਲੰਗਰ ਵਿੱਚ ਭੋਜਨ ਜਿੰਨਾ ਮਰਜ਼ੀ ਛਕ ਸਕਦੇ ਹੋ, ਮਾਇਆ ਨਹੀਂ ਇੱਥੇ ਮਿਲ ਸਕਦੀ। ਪਰ ਇਹਨੂੰ ਹੰਕਾਰ ਸੀ ਵੀ ਅਸੀਂ ਪਿੰਡ ਦੇ ਚੌਧਰੀ ਹਾਂ, ਜਿਸ ਕਰਕੇ ਫਿਰ ਆਪਣਾ ਲੁੰਗ ਲਾਣਾ ਲੈ ਕੇ ਦਿੱਲੀ ਗਿਆ ਅਤੇ ਜਾ ਕੇ ਪਿਆਰ ਕਰ ਦਿੱਤੀ ਵੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਸਾਡੇ ਵੱਡ ਵਡੇਰਿਆਂ ਦੀ ਜਗ੍ਹਾ ਵਿੱਚ ਆਪਣਾ ਸਥਾਨ ਬਣਾਈ ਬੈਠੇ ਹੈ ਅਤੇ ਥਾਂ ਮੱਲੀ ਬੈਠੇ ਹੈ, ਸਾਨੂੰ ਹੁਣ ਕੋਈ ਦਿੰਦੇ ਲੈਂਦੇ ਹੀ ਨਹੀਂ ਹੈ। ਇਸ ਕਰਕੇ ਸਾਡਾ ਨਿਆਂ ਕਰੋ ਜੀ। ਉੱਥੇ ਕੋਈ ਗੁਰੂ ਅਮਰਦਾਸ ਸਾਹਿਬ ਮਹਾਰਾਜ ਦਾ ਸ਼ਰਧਾਲੂ ਪਠਾਣ ਬੈਠਾ ਹੋਇਆ ਸੀ, ਉਹਨੂੰ ਸਾਰੀ ਗੱਲ ਦਾ ਪਤਾ ਸੀ। ਉਹਨੇ ਅਕਬਰ ਪਾਤਸ਼ਾਹ ਨੂੰ ਸਾਰਾ ਖੋਲ੍ਹ ਕੇ ਦੱਸਤਾ, ਕਹਿੰਦੇ ਇਹਨਾਂ ਦਾ ਵੱਡ ਵਡੇਰਾ ਜਿਹੜਾ ਗੋਂਦਾ ਸੀ ਨਾ, ਉਹਦੀ ਸੁਣੋ ਜੀ ਗੱਲ। ਉਹਦਾ ਚੱਲਦਾ ਸੀ ਅਦਾਲਤ ਵਿੱਚ ਮੁਕੱਦਮਾ, ਅਤੇ ਉਹਨੇ ਝੂਠੀ ਸਹੁੰ ਖਾ ਲਈ। ਝੂਠੀ ਸਹੁੰ ਖਾਣ ਕਰਕੇ ਮੁਕੱਦਮਾ ਤਾਂ ਉਹਦੇ ਹੱਥ ਹੱਕ ਵਿੱਚ ਹੋ ਗਿਆ। ਉਹ ਝੂਠ ਦੇ ਸਦਕੇ ਫਿਰ ਇਹਨਾਂ ਦੇ ਉਹ ਥਾਂ 'ਤੇ ਧਰਤੀ 'ਤੇ ਭੂਤਾਂ ਪ੍ਰੇਤਾਂ ਨੇ ਆ ਵਾਸਾ ਕੀਤਾ। ਫਿਰ ਇਹ ਔਖੇ ਹੋਏ ਗੁਰੂ ਅੰਗਦ ਸਾਹਿਬ ਮਹਾਰਾਜ ਕੋਲ ਚਲੇ ਗਏ, ਉੱਥੇ ਸੱਚ ਬੋਲਤਾ ਵੀ ਮਹਾਰਾਜ ਝੂਠ ਬੋਲਿਆ, ਅਸੀਂ ਨਿਆਂ ਹੱਕ ਤਾਂ ਹੋ ਗਿਆ ਮੁਕੱਦਮਾ ਸਾਡੇ, ਪਰ ਹੁਣ ਅਸੀਂ ਉੱਥੇ ਨਗਰ ਵਸਾਉਂਦੇ ਹਾਂ, ਦਿਨੇ ਕੰਧਾਂ ਕੱਢਦੇ, ਰਾਤ ਨੂੰ ਆ ਕੇ ਢਾ ਟੁੱਟ ਜਾਂਦੇ ਹੈ। ਇਹ ਮਹਾਰਾਜ ਸਹਾਇਤਾ ਕਰੋ, ਸੱਚ ਬੋਲਣ ਕਰਕੇ ਇਹ ਅਕਬਰ ਪਾਤਸ਼ਾਹ ਗੁਰੂ ਅੰਗਦ ਸਾਹਿਬ ਜੀ ਨੇ ਜੋ ਅੱਜ ਕੱਲ੍ਹ ਹੁਣ ਗੁਰਤਾ ਗੱਦੀ ਦੇ ਤਖ਼ਤ ਉੱਪਰ ਸਵਾਏ ਮਾਨ ਹੈ, ਜਿਨ੍ਹਾਂ ਦਾ ਨਾਮ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਹੈ, 100 ਸਾਲ ਤੋਂ ਉਮਰ ਵਿੱਚ ਉੱਪਰ ਹਨ, ਜਿਨ੍ਹਾਂ ਨੂੰ ਬੇਅੰਤ ਬੇਅੰਤ ਵਰਦਾਨ ਪ੍ਰਾਪਤ ਹੋਏ ਹੈ ਗੁਰੂ ਅੰਗਦ ਸਾਹਿਬ ਪਾਸੋਂ, ਵੀ ਤੁਸੀਂ ਨਿਮਾਣਿਆਂ ਦੇ ਮਾਣ ਹੋਵੋਗੇ, ਨਿਤਾਣਿਆਂ ਨੂੰ ਬਲ ਤਾਣ ਬਲ ਦੇਣ ਵਾਲੇ ਹੁੰਦੇ, ਧਿਰਿਆਂ ਦੀ ਧਿਰ ਹੋਵੋਗੇ, ਨਿਓਟਿਆਂ ਦੀ ਓਟ ਹੋਵੋਗੇ, ਆਸਰਿਆਂ ਦੇ ਆਸਰੇ। ਅਤੇ ਉਹਨਾਂ ਕੋਲ ਹੁਣ ਇਹ ਰੁਪਈਏ ਮੰਗਦੇ, ਉਹਨਾਂ ਨੇ ਆ ਕੇ ਇੱਥੇ ਭੂਤ ਪ੍ਰੇਤ ਕੱਢੇ ਸੀ, ਉਹਨਾਂ ਨੇ ਆ ਕੇ ਇੱਥੇ ਨਗਰ ਵਸਾਇਆ, ਇਹ ਹੈ ਇਹਨਾਂ ਦੀ ਕਰਤੂਤ। ਹੁਣ ਗੁਰੂ ਅਕਬਰ ਪਾਤਸ਼ਾਹ ਦੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਨੇ ਸਹਾਇਤਾ ਮਦਦ ਕੀਤੀ ਸੀ। ਉਹ ਚਿਤੌੜਗੜ੍ਹ ਦਾ ਜਿਹੜਾ ਕਿਲ੍ਹਾ ਹੈ ਉਹ ਮਹਾਰਾਜ ਦੇ ਬਚਨਾਂ ਨਾਲ ਹੀ ਫਤਿਹ ਹੋਇਆ ਸੀ। ਬੋਲੀ ਸਾਹਿਬ ਦੀ ਜਦੋਂ ਰਚਨਾ ਹੋ ਰਹੀ ਸੀ, ਮਹਾਰਾਜ ਕਹਿੰਦੇ ਵੀ ਜਦੋਂ ਇਹਦਾ ਘਰ ਟੁੱਟੇਗਾ ਉਦੋਂ ਚਿਤੌੜਗੜ੍ਹ ਦਾ ਕਿਲ੍ਹਾ ਟੁੱਟ ਜਾਏਗਾ। ਜਦੋਂ ਉਹਨੇ ਇਸ ਤਰ੍ਹਾਂ ਪਠਾਨ ਰਾਈ ਇਹਦੇ ਸੰਬੰਧ ਸੁਣਿਆ, ਉਹ ਫਿਰ ਕੀ ਹੈ, ਗੁਰੂ ਪਾਤਸ਼ਾਹ ਨੇ ਕਿਹਾ ਵੀ ਮਾਰੋ ਇਹ ਜਿਹਨੇ ਧੱਕੇ ਬਾਹਰ ਕੱਢੋ। ਫਿਰ ਇਸ ਤਰ੍ਹਾਂ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ, ਬੁਰੀ ਹਾਲਤ ਹੋਈ। ਇਹ ਦਰਜਨਾ ਫਿਰ ਉਹ ਘਰ ਵਿੱਚ ਆਇਆ, ਘਰਵਾਲੀ ਨਾ ਮੰਨ ਦੇਵੇ ਇਹਨੂੰ। ਫਿਰ ਉਹ ਗਾਂ ਜਿਹੜੀ ਕੋਈ ਉਹ ਦੂਜੇ ਕੁਟਮ ਕੁਟਮ ਜੇ ਸੀ ਉਹਨਾਂ ਕੋਲ ਗਿਆ, ਉਹ ਵੀ ਗੁਰੂ ਕੇ ਸਤਸੰਗੀ ਸਨ, ਉਹਨਾਂ ਨੇ ਵੀ ਮੂੰਹ ਨਾ ਲਾਇਆ। ਅਖੀਰੇ ਫਿਰ ਰੁੜਦਾ ਖੜਦਾ ਹੋਇਆ, ਜੁੱਤੀਆਂ ਖਾਂਦਾ ਹੋਇਆ ਇਹ ਭਤੀਜਿਆਂ ਕੋਲ ਆ ਗਿਆ। ਉਹ ਭਤੀਜਿਆਂ ਨੇ ਲਿਆ ਕੇ ਘਰ ਵਿੱਚ ਪਾਇਆ ਵਿਚਾਰੇ ਨੂੰ, ਬੜਾ ਮੋਟਾ ਸਹਾਰਾ ਜਿਹਾ ਦਿੱਤਾ। ਜਦੋਂ ਇਹਨਾਂ ਨਾਲ ਬੁਰੀ ਹਾਲਤ ਹੋਈ ਨਾ, ਤੇ ਕਿਸੇ ਨੇ ਦਾ ਕੇ ਦੱਸਿਆ ਕਿ ਮਹਾਰਾਜ ਆ ਜਿਹੜਾ ਗੋਂਦੇ ਦਾ ਮਤਵੰਨਾ ਪੁੱਤਰ ਸੀ ਉਹਦੀ ਦਿੱਲੀ ਵਿੱਚ ਐਂ ਹਾਲਤ ਹੋਈ, ਤੇ ਘੁੜਮਾਂ ਨੇ ਵੀ ਐਂ ਕੀਤੀ ਹੈ, ਤੇ ਘਰ ਵਾਲੀ ਨੇ ਵੀ ਮੂੰਹ ਨਹੀਂ ਲਾਇਆ ਉਹਨੂੰ ਕਿ ਤੂੰ ਤਾਂ ਗੁਰੂ ਤੋਂ ਬੇਮੁੱਖ ਹੈ। ਉਹ ਕਈ ਵਾਰੀ ਜਿਹੜੇ ਆਉਂ ਕਹਿ ਖੂ ਕੇ ਗੁਰੂ ਤੋਂ ਬੇਮੁੱਖ ਹੋ ਜਾਂਦੇ, ਫਿਰ ਉਹਨਾਂ ਨੇ ਇਹੀ ਹੋ ਜਾਂਦਾ ਹੁੰਦਾ, ਪੈਂਦੀਆਂ ਨਾ ਫਿਰ ਭੱਜਦੇ ਗੁਰਦੁਆਰੇ ਨੂੰ। ਫਿਰ ਗੁਰਦੁਆਰੇ ਵਾਲਿਆਂ ਨੂੰ ਕਿਉਂ ਕੀ ਕਰਨ ਵੇ ਜਾਂ ਬੇਮੁੱਖਾਂ ਨੂੰ। ਇਸ ਤਰ੍ਹਾਂ ਜਦੋਂ ਕਿਸੇ ਨੇ ਦੱਸਿਆ, ਫਿਰ ਗੁਰੂ ਅਮਰਦਾਸ ਸਾਹਿਬ ਮਹਾਰਾਜ ਗੁਰਤਾ ਗੱਦੀ ਉੱਪਰ ਬੈਠੇ ਸਨ। ਆਪ ਜੀ ਨੇ ਫਿਰ ਇਹ ਆਪਣੇ ਮੁਖਾਰਬਿੰਦ ਤੋਂ ਇੱਕ ਸਲੋਕ ਉਚਾਰਨ ਕੀਤਾ ਸੀ ਜੋ ਗੌੜੀ ਦੀ ਵਾਰ ਦੇ ਵਿੱਚ ਸਵਾਏ ਮਾਨ ਹੈ। ਉਹਦੇ ਵਿੱਚ ਲਿਖਿਆ, ਮਲਜੂਈ ਭਰਿਆ ਨੀਲਾ ਕਾਲਾ ਖਦੋਲੜਾ, ਤਿੰਨ ਬੇਮੁੱਖ ਬੇਮੁੱਖਾਂ ਨੂੰ ਪਾਇਆ। ਵੀ ਮੈਲ ਦੇ ਨਾਲ ਅਤੇ ਜੂਆਂ ਨਾਲ ਭਰਿਆ ਹੋਇਆ ਨੀਲੇ ਅਤੇ ਕਾਲੇ ਰੰਗ ਦਾ ਡੱਬ ਖੜੱਬਾ ਜਾ ਖਦੋਲੜਾ ਕੀ ਜੁੱਲਾ। ਉਹ ਜਿਹੜੇ ਬੇਮੁੱਖ ਹੈ ਨਾ ਨੌਕਰ ਚਾਕਰ, ਉਹਨਾਂ ਨੇ ਜਿਹੜਾ ਗੁਰੂ ਤੋਂ ਬੇਮੁੱਖ ਹੈ ਗਾਉਂਦੇ ਖਤਰੀ ਦਾ ਮਤਵੰਨਾ ਪੁੰਦਾ ਉਹਦੇ ਗਲ ਵਿੱਚ ਪਾ ਲਿੱਤਾ। ਕਿਉਂਕਿ ਸਮੇਂ ਦੀ ਗੱਲ ਸੀ, ਜਦੋਂ ਕਿਸੇ ਦੀ ਦਾਲ ਫਰਿਆਦ ਨਹੀਂ ਨਾ ਸੁਣਦੇ ਸੀ, ਫਿਰ ਉਸ ਵੇਲੇ ਇਹ ਤਰੀਕਾ ਸੀ ਫਰਿਆਦ ਕਰਨ ਦਾ ਵੀ ਉਹ ਫਿਰ ਮੇਲਾ ਖੁਚੜਾ ਜਾ ਜੁੱਲਾ ਜਾ ਉੱਤੇ ਲੈ ਕੇ ਫਿਰ ਜਾ ਕੇ ਉਹ ਭਰਾਉਂਦਾ ਧੋਂਦਾ ਸੀ, ਚਾਦਰਾਂ ਮਾਰਦਾ ਸੀ, ਪੁਕਾਰ ਕਰਦਾ ਸੀ, ਫਿਰ ਉਹਦੀ ਸੁਣੀ ਜਾਂਦੀ ਸੀ। ਇਹਦੀ ਜਦੋਂ ਨਹੀਂ ਸੁਣੀ ਇਹਨੇ ਵੀ, ਫਿਰ ਉਹੀ ਨੀਲਾ ਕਾਲਾ ਜਿਹਾ ਮੈਲ ਅਤੇ ਜੂਆਂ ਨਾਲ ਭਰਿਆ ਹੋਇਆ ਜੁੱਲਾ ਜਿਹਾ ਆਪਣੇ ਉੱਪਰ ਲੈ ਲਿਆ ਸੀ। ਅਤੇ ਜਦੋਂ ਦਿੱਲੀ ਗਏ ਉੱਥੇ ਕਹਿੰਦੇ ਕੋਈ ਨੇੜੇ ਤੇੜੇ ਨਾ ਬੈਠਣ ਦੇਣ, ਸੰਸਾਰ ਦੇ ਵੀ ਗੁਰੂ ਅਮਰਦਾਸ ਸਾਹਿਬ ਤੋਂ ਬੇਮੁੱਖ ਪਰਿਵਾਰ ਹੈ, ਕਹਿੰਦੇ ਗੰਦਗੀ ਪੈਂਦੀ ਹੋਈ, ਸਗੋਂ ਜ਼ਿਆਦਾ ਮੈਲ ਲਾ ਕੇ ਹੋਰ ਗੰਦਾ ਹੋ ਕੇ ਮਨਮੁੱਖ ਆ ਗਿਆ। ਜਿਹੜੀ ਪਰਾਈ ਦੂਜਿਆਂ ਦੀ ਨਿੰਦਿਆ ਕਰਨੀ ਚੁਗਲੀ ਕਰਨੀ ਹੈ, ਉਹ ਚੁਗਲ ਲੋਕ ਨੇ। ਕਹਿੰਦੇ ਮਹਾਰਾਜ ਦੀ ਚੁਗਲੀ ਕਰਨ ਵਾਸਤੇ ਅਤੇ ਪਰਮੇਸ਼ਰ ਨੇ ਐਸੀ ਕਲਾ ਬਣਾਈ ਵਿੱਚੇ, ਕਹਿੰਦੇ ਉਹ ਗੋਂਦੇ ਖੱਤਰੀ ਦਾ ਮਤਵੰਨਾ ਪੁੱਤਰ ਦਾ ਵੀ ਮੂੰਹ ਕਾਲਾ, ਬਾਕੀ ਜਿਹੜਾ ਨਾਲ ਨੌਕਰ ਚਾਕਰ ਜਾ ਗਿਆ ਸੀ ਉਹਦਾ ਵੀ ਮੂੰਹ ਕਾਲਾ ਹੋਇਆ। ਕਿਉਂ ਮਹਾਰਾਜ ਕਹਿੰਦੇ ਵੀ ਭਾਈ ਜਿਹੜਾ ਗੁਰੂ ਤੋਂ ਬੇਮੁੱਖ ਹੋ ਜਾਂਦਾ ਹੈ ਉਹਦੇ ਨਾਲ ਹਲਤ ਪਲਤ ਦੋ ਵਹਿ ਗਏ ਨੇ, ਭੁੱਖਾ ਕੂਕੇ ਤੇ ਹਾਇਆ, ਉਹਦੇ ਲੋਕ ਪਰ ਲੋਕ ਐਵੇਂ ਚਲੇ ਜਾਂਦੇ ਹਮੇਸ਼ਾ, ਫਿਰ ਇੱਥੇ ਵੀ ਭੁੱਖਾ ਤੇ ਆਇਆ ਹੋਇਆ ਪਰ ਲੋਕ ਵਿੱਚ ਉਤਾਇਆ, ਕੂਕ ਦਾ ਚੰਗਾ ਮਾਰਦਾ ਹੈ। ਧੰਨ ਧੰਨ ਸਵਾਮੀ ਕਰਤਾ ਪੁਰਖ ਹੈ ਜਿਹਨੇ ਕਹਿੰਦੇ ਨਿਆਂ ਸੱਚ ਬੈ ਆਪ ਕਰਾਇਆ। ਵੀ ਅਕਬਰ ਪਾਤਸ਼ਾਹ ਦੀ ਰਚਨਾ ਤੇ ਬਹਿ ਕੇ ਆਪ ਨਿਆਂ ਕਰਾਇਆ ਵੀ ਜਿਹੜਾ ਵੀ ਪੂਰੇ ਸਤਿਗੁਰੂ ਦੀ ਨਿੰਦਾ ਕਰੂ ਬੇਮੁਖ ਹੋ ਉਹਨੂੰ ਸੱਚਾ ਮਾਰ ਕਹਿੰਦੇ ਪਹੁੰਚਾ ਕੇ ਮਾਰ ਕੇ ਪਹੁੰਚਾ ਦਿੰਦਾ ਹੈ, ਖਜਲ ਖੁਆਰ ਕਰ ਦਿੰਦਾ, ਖਪਾ ਦਿੰਦਾ ਹੈ। ਇਹ ਅੱਖਰ ਜਿਹੜਾ ਹੈ ਉਪਦੇਸ਼ ਕਿਹਨੇ ਜਿਹਨੇ ਸਾਰਾ ਸੰਸਾਰ ਪੈਦਾ ਕੀਤਾ, ਭਾਵੇ ਜਿਹਨੇ ਪੈਦਾ ਕੀਤਾ ਉਹਦੇ ਹੁਕਮ ਵਿੱਚ ਆ ਲਾਭ ਅਸੀਂ ਕਹੇ ਆ ਗੁਰਸਿੱਖੋ। ਇਸ ਤਰ੍ਹਾਂ ਇਹ ਜਦੋਂ ਇਹਦੇ ਨਾਲ ਬੁਰਾ ਹਾਲ ਹੋਇਆ, ਸਾਰੇ ਮਰ ਮੁਰ ਗਏ ਬੁਰੀ ਹਾਲੇ, ਫਿਰ ਇੱਕ ਗੋਂਦੇ ਦੇ ਘਰ ਦੀ ਵਾਲੀ ਗੁਰੂ ਮਹਾਰਾਜ ਦੇ ਕੋਲ ਚੱਲ ਕੇ ਆਈ ਸੀ। ਉਹ ਫਿਰ ਸੀ ਕਹਿੰਦੇ ਮਹਾਰਾਜ ਆ ਬੇਮੁਖ ਹੋਣ ਕਰਕੇ ਉਹਨਾਂ ਨੂੰ ਤਾਂ ਮਿਲ ਗਿਆ ਫਲ, ਆ ਮੇਰੇ ਪੇਟ ਵਿੱਚ ਇੱਕ ਵੱਜਾ ਹੈ, ਮਹਾਰਾਜ ਕਿਰਪਾ ਕਰੋ ਇਹ ਵੱਜ ਜਾਏ। ਅਤੇ ਮਹਾਰਾਜ ਕਹਿੰਦੇ ਕੋਈ ਨਾ, ਗੁਰੂ ਨਾਨਕ ਸਾਹਿਬ ਕਿਰਪਾ ਕਰਨਗੇ, ਉਹਨਾਂ ਨੂੰ ਜਿਹੋ ਜਿਹਾ ਕੀਤਾ ਹੋਇਆ ਜਿਹਾ ਫਲ ਮਿਲ ਗਿਆ, ਤੂੰ ਚਰਨ ਆ ਗਈ ਗੁਰੂ ਘਰ ਵਿੱਚ, ਇਸ ਕਰਕੇ ਠੀਕ ਠਾਕ ਰਹੇਗਾ। ਇਸ ਤਰ੍ਹਾਂ ਇਹ ਜਿਹੜਾ ਗੁੰਦੇ ਖੱਤਰੀ ਦਾ ਅੰਸ ਵੰਸ਼ ਸੀ, ਉਹ ਗੁਰੂ ਤੋਂ ਬੇਮੁਖ ਹੋਣ ਕਰਕੇ, ਝੂਠ ਬੋਲਣ ਕਰਕੇ ਫਿਰ ਉਹਦਾ ਬੁਰਾ ਹਾਲ ਹੋ ਗਿਆ। ਇਸ ਕਰਕੇ ਗੁਰੂ ਘਰ ਆ ਕੇ ਝੂਠ ਫੂਠ ਜਿਹੜਾ ਬੋਲਣਾ ਉਹਦਾ ਬੜਾ ਫਲ ਹੈ, ਬਚ ਕੇ ਰਹੋ ਭਾਈ, ਫਿਰ ਨਾ ਪਛਤਾਇਓ। ਇਹਦੇ ਗੋਂਦੇ ਖੱਤਰੀ ਦਾ ਮਤਬੰਨਾ ਪੁੱਤਰ ਝੂਠ ਬੋਲਣ ਕਰਕੇ, ਬੇਮੁਖ ਹੋ ਕਰਕੇ ਉਹਦਾ ਬੁਰਾ ਹਾਲ ਹੋ ਸਕਦਾ, ਅਸੀਂ ਕਿਹੜੇ ਹਾਂ। ਸੋ ਇਸ ਕਰਕੇ ਰਹੋ ਵਿਚਾਰ, ਇਹ ਪ੍ਰਸੰਗ ਹੋਏ ਪਿੱਛੇ ਆਪਾਂ ਪੜ੍ਹਿਆ ਸੁਣਿਆ ਸੀ, ਜਿਵੇਂ ਇੱਕ ਪੜ੍ਹਿਆ ਲਿਖਿਆ ਵਿਦਵਾਨ ਜਿਹੜਾ ਲਾਹੌਰ ਜ਼ਿਲ੍ਹੇ ਦਾ ਮੰਨਿਆ ਪ੍ਰਮੰਨਿਆ ਚੂਣੀਪੁਰ ਪਿੰਡ ਦਾ ਸੀ, ਜਿਹਦਾ ਨਾਂ ਸੀ ਬੇਣੀ ਪੰਡਿਤ, ਇਹਨੂੰ ਵੀ ਚਾਰ ਅੱਖਰ ਪੜ੍ਹ ਕੇ ਬੜਾ ਹੰਕਾਰ ਹੋ ਗਿਆ ਸੀ ਅਤੇ ਬੜੇ ਪੁਸਤਕਾਂ ਦਾ ਉੱਠ ਲੱਦੀ ਫਿਰਦਾ ਸੀ। ਥਾਂ ਥਾਂ 'ਤੇ ਜਾ ਕੇ ਵਿਦਵਾਨਾਂ ਨਾਲ ਚਰਚਾ ਕਰਦਾ ਅਤੇ ਸ਼ਰਤ ਰੱਖਦਾ, ਇਸ਼ਤਿਹਾਰਬਾਜ਼ੀ ਕਰ ਦਿੰਦਾ ਵੀ ਜਿਸ ਵਿਦਵਾਨ ਨਾਲ ਮੇਰੀ ਚਰਚਾ ਹੋ ਗਈ ਜੇ ਤਾਂ ਉਹ ਹਾਰ ਗਿਆ, ਫਿਰ ਤਾਂ ਜਿੰਨੇ ਉਹਨੇ ਪੁਸਤਕ ਪੜ੍ਹੇ ਆ ਮੈਂ ਸਾਰੇ ਲੈ ਲਵਾਂਗਾ ਉਹਦੇ, ਅਤੇ ਜੇ ਮੈਂ ਹਾਰ ਗਿਆ ਜਿੰਨੇ ਮੈਂ ਪੜ੍ਹੇ ਉਹ ਮੇਰੇ ਲੈ ਲਏਗਾ। ਅਤੇ ਆਪਣੀ ਵਿੱਦਿਆ ਦਾ ਇਹਨੂੰ ਪੜ੍ਹਾਈ ਦਾ ਮਾਣ ਸੀ ਵੀ ਮੈਂ ਤਾਂ ਜਿੱਤੀ ਜਾਣਾ, ਜਦੋਂ ਜਿੱਤ ਜਾਂਦਾ ਲੋਕ ਨਾਲੇ ਤਾਂ ਇਹਨੂੰ ਮਾਇਆ ਦਿੰਦੇ ਅਤੇ ਨਾਲੇ ਜੈ ਜੈਕਾਰ ਕਰਦੇ, ਇਸ ਤਰ੍ਹਾਂ ਇਹਦੀ ਵਡਿਆਈ ਕਰਦੇ। ਅਤੇ ਫਿਰ ਪੁਸਤਕ ਜਿਹੇ ਲੈ ਕੇ ਬੜਾ ਹੰਕਾਰ ਵਿੱਚ ਆਫਰਦਾ ਵੀ ਮੈਂ ਫਲਾਨੇ ਨੂੰ ਵੀ ਦੇ ਕੇ ਪੰਡਿਤ ਨੂੰ ਜਿੱਤ ਲਿਆ, ਫਲਾਨੇ ਵਿਦਵਾਨ ਨੂੰ ਜਿਹੜਾ ਮੇਰੇ ਅੱਗੇ ਕਿਹੜਾ ਖੜੂਗਾ। ਉਹ ਜਿਹੜਾ ਹੰਕਾਰੀ ਪੰਡਿਤ ਸੀ, ਹੰਕਾਰੀ ਵਿਦਵਾਨ ਸੀ, ਜਿਵੇਂ ਇਹ ਮਹਾਰਾਜ ਦੀ ਮਹਿਮਾ ਸੁਣ ਕੇ ਗੁਰੂ ਅਮਰਦਾਸ ਸਾਹਿਬ ਦੀ ਹਜ਼ੂਰੀ ਵਿੱਚ ਆਇਆ ਸੀ, ਉਹ ਪ੍ਰਸੰਗ ਆ ਰਿਹਾ ਆਪਾਂ ਸੁਣੀਏ ਰਲ ਮਿਲ ਕੇ। ਇੱਕ ਪੰਡਿਤ ਬੇਨੀ ਹੁਤੋ, ਸੰਤੋਖ ਸਿੰਘ ਜੀ ਕਹਿੰਦੇ ਹੇ ਗੁਰਸਿੱਖੋ, ਹੇ ਸਰੋਤਾ ਜਨੋ, ਇੱਕ ਚੂਣੀਪੁਰ ਪਿੰਡ ਦਾ ਲਾਹੌਰ ਜ਼ਿਲ੍ਹੇ ਦਾ ਬੇਣੀ ਨਾਮ ਪੰਡਿਤ ਸੀ, ਬੇਣੀ ਨਾਮ ਦਾ ਵਿਦਵਾਨ ਸੀ, ਜਿਹਦਾ ਨਾਮ ਬੇਣੀ ਮਾਧੋ ਕਰਕੇ ਵੀ ਆਇਆ ਹੈ। ਵਿਦਿਆ ਵਿਖੈ ਪ੍ਰਵੀਨ, ਵਿਦਿਆ ਵਿੱਚ ਬਹੁਤ ਤਕੜਾ ਇਹ ਸਿਆਣਾ ਸੀ। ਇਹਦੀ ਅੱਗੇ ਅੰਸ਼ ਵਿੱਚ ਦੱਸਿਆ ਜਾਂਦਾ ਹੈ ਸਾਰ ਕਿਤਾਬ ਲੀਲਾ ਉਲੱਥਾ ਕਰਨ ਵਾਲਾ ਜਿਹੜਾ ਹਰਦਿਆਲ ਪੰਡਿਤ ਹੋਇਆ, ਜਿਸ ਨੇ ਅਪਰਤਰੀ ਵਿਰਾਗ ਸਤਿਕ ਦਾ ਵੀ ਭਾਸ਼ਾ ਵਿੱਚ ਉਲੱਥਾ ਕੀਤਾ, ਹਨੂੰਮਾਨ ਨਾਟਕ ਦਾ ਵੀ ਇਹਨੇ ਉਲੱਥਾ ਕੀਤਾ ਹੈ। ਇਸ ਕਹਿੰਦੇ ਜਿਹੜਾ ਬੇਣੀ ਮਾਧੋ ਵਿਦਵਾਨ, ਜੋ ਵਿਦਿਆ ਵਿੱਚ ਬੜਾ ਤਕੜਾ ਸਿਆਣਾ ਸੀ, ਨਿਆਇ ਸ਼ਾਸਤਰ ਤੇ ਆਦਿ ਜੇ, ਜਿਹੜਾ ਜੁਗਤੀ ਪ੍ਰਧਾਨ ਨਿਆਇ ਸ਼ਾਸਤਰ ਹੈ ਉਸ ਨੂੰ ਆਦਿ ਲੈ ਕੇ, ਜਿਹੜੇ ਕੋਈ ਵਿਸ਼ੇਖ ਹੈ ਵਿਦਾਂਤ ਹੈ ਇਹ ਸਾਰੇ ਪੜਿਆ ਹੋਇਆ ਹੈ ਸੀ ਰਸਨਾ ਅਗਰ ਸੁਕੀਨ ਨੇ ਮਿਹਨਤ ਕੀਤੀ ਹੋਈ ਸੀ ਸਾਰਿਆਂ ਨੂੰ ਆਪਣੀ ਜਵਾਨ ਦੇ ਅੱਗੇ ਕੀਤਾ ਪਾ ਮੂੰਹ ਜਵਾਨੀ ਕੀਤੇ ਹੋਏ ਸੀ ਨਿਆਇ ਸ਼ਾਸਤਰ ਆਦਿਕ ਪੁਸਤਕ ਚੌਪਈ ਦੇਸ਼ ਵਿਦੇਸ਼ਨ ਵਿਖੇ ਹਮੇਸ਼ ਦੇਸਾਂ ਪ੍ਰਦੇਸਾਂ ਵਿੱਚ ਹਮੇਸ਼ਾ ਹੀ ਵਿਚਰਤ ਵਿਦਿਆ ਮਾਨ ਵਿਸ਼ੇਸ਼ ਕਹਿੰਦੇ ਵਿਦਿਆ ਦੇ ਮਾਨ ਹੈ ਹੰਕਾਰ ਹੈ ਤੇ ਫਿਰਦਾ ਰਹਿੰਦਾ ਹੈ ਜਹਾਂ ਪਠਤ ਵਿਦਿਆ ਸੁਣ ਲੇਹਾ ਕੋਈ ਵਿਦਵਾਨ ਪੜਿਆ ਲਿਖਿਆ ਏ ਸੁਣ ਲੈਂਦਾ ਬੇਣੀ ਮਾਧੋ ਵਿਦਵਾਨ ਤਹ ਪਹੁੰਚੈ ਚਰਚਾ ਹਿਤ ਏ ਕਹਿੰਦੇ ਇਹ ਚਰਚਾ ਉਹਦੇ ਨਾਲ ਕਰਨ ਵਾਸਤੇ ਆਪ ਹੀ ਪਹੁੰਚ ਜਾਂਦਾ ਹੈ ਲੋਕ ਬ੍ਰਿੰਦ ਮਹਿ ਲਿਖੈ ਪ੍ਰਥਮ ਇਮ ਪਹਿਲਾਂ ਹੀ ਕਹਿੰਦੇ ਬਹੁਤੇ ਲੋਕਾਂ ਵਿੱਚ ਲਿਖ ਦਿੰਦਾ ਸੀ ਜਾਣੀ ਇਹ ਸਾਰਿਸ਼ ਪੁਸ਼ਪਾ ਕੇ ਲਿਖ ਕੇ ਲਾ ਦਿੰਦਾ ਸੀ ਹੋਏ ਭਰਾ ਚੈ ਚਰਚਾ ਮਹਿਕਿਮ ਸਾਡੇ ਵਿਦਵਾਨਾਂ ਦੀ ਆਪੋ ਵਿੱਚ ਹੀ ਕਿਸੇ ਤਰ੍ਹਾਂ ਕਿਸੇ ਦੀ ਜਦੋਂ ਚਰਚਾ ਹੋਏਗੀ ਤੇ ਹਾਰ ਹੋ ਜਾਏਗੀ ਤਿਸਕੇ ਪੁਸਤਕ ਛੀਨੈ ਸਾਰੇ ਸਾਰ ਵਿੱਚ ਲਿਖ ਕੇ ਲਾ ਲੈਂਦਾ ਵੀ ਜਿਹੜਾ ਹਾਰ ਜਾਊ ਨਾ ਵਿਦਵਾਨ ਉਹਦੇ ਕਹਿੰਦੇ ਜਿੱਤਣ ਵਾਲਾ ਵਿਦਵਾਨ ਸਾਰੇ ਪੁਸਤਕ ਪੜੇ ਪੜਾਏ ਹੋਏ ਖੋ ਲਏਗਾ ਜਿੱਤਣ ਹਾਰ ਲੇਹ ਸੰਭਾਲ ਲੋਕਾਂ ਵਿੱਚ ਇਹ ਸਾਰ ਲਾ ਲੈਂਦਾ ਸੀ ਵੀ ਜਿੱਤਣ ਵਾਲਾ ਵਿਦਵਾਨ ਉਹਦੇ ਪੁਸਤਕਾਂ ਨੂੰ ਸੰਭਾਲ ਲਏਗਾ ਲੋਕ ਮਿਲਹਿ ਬਹੁ ਚਰਚਾ ਮਾਹੇ ਵੀ ਕਿਤੇ ਬੇਣੀ ਪੰਡਤ ਸਿਹਾਰਬਾਜ਼ੀ ਕਰਕੇ ਕਿਸੇ ਵਿਦਵਾਨ ਨਾਲ ਚਰਚਾ ਕਰਦਾ ਲੋਕ ਕਹਿੰਦੇ ਬਹੁਤ ਚਰਚਾ ਵਿੱਚ ਮਿਲ ਜਾਂਦੇ ਇਕੱਠਿਆਂ ਹੋ ਜਾਂਦੇ ਸੁਣ ਸਰਬ ਹੀ ਹਿਰਦੇ ਉਮਾਹੇ ਹਿਰਦੇ ਵਿੱਚ ਬੜਾ ਚਾਅ ਉਤਸ਼ਾਹ ਕਰਕੇ ਲੋਕ ਕਹਿੰਦੇ ਇਹਨਾਂ ਦੀ ਚਰਚਾ ਸੁਣਦੇ ਬੇਨੀ ਪੰਡਤ ਜੀਤਹਿ ਜਬ ਹੂੰ ਇਹ ਬੇਨੀ ਮਾਧੋ ਨਾਮ ਦਾ ਵਿਦਵਾਨ ਕਹਿੰਦੇ ਕਿਸੇ ਵਿਦਵਾਨ ਨੂੰ ਜਿੱਤ ਲੈਂਦਾ ਦਿਜਤੇ ਪੁਸਤਕ ਛੀਨਹਿ ਸਭ ਹੂੰ ਉਸ ਵਿਦਵਾਨ ਬ੍ਰਹਮਣ ਤੋਂ ਕਹਿੰਦੇ ਸਾਰਿਆਂ ਲੋਕਾਂ ਦੇ ਦੇਖਦਿਆਂ ਜਿੰਨੇ ਉਹਦੇ ਗ੍ਰੰਥ ਹੈ ਸਾਰੇ ਕਹਿੰਦੇ ਖੋ ਖਿੱਚ ਲੈਂਦਾ ਸੁਣੈ ਧਨੀ ਨਰ ਧਨ ਅਰ ਪਾਵੈ ਹੈ ਇਸ ਵੇਲੇ ਧਨੀ ਅਮੀਰ ਲੋਕ ਸੁਣਦੇ ਵੀ ਇਹ ਬੜਾ ਬੇਨੀ ਮਾਧੋ ਵਿਦਵਾਨ ਹੈ ਇਹਦੇ ਅੱਗੇ ਕੋਈ ਵਿਦਵਾਨ ਨਹੀਂ ਖੜਦਾ ਸਾਰਿਆਂ ਨੂੰ ਹਰਾ ਲੈਂਦਾ ਹੈ ਉਹ ਅਮੀਰ ਲੋਕ ਫਿਰ ਇਹਨੂੰ ਕਹਿੰਦੇ ਧਨ ਭੇਟਾ ਕਰਦੇ ਬਹੁ ਕੀਰਤ ਕੋ ਕਹੈ ਸੁਣਾਵੈ ਹੈ ਕੀਰਤੀ ਵਡਿਆਈ ਆਪ ਵੀ ਕਹਿੰਦੇ ਕਹਿ ਕੇ ਹੋਰਨਾਂ ਨੂੰ ਵੀ ਸੁਣਾਉਂਦੇ ਵੀ ਅੱਜ ਦੇ ਸਮੇਂ ਬਈ ਚੂਣੀਪੁਰ ਪਿੰਡ ਦਾ ਬੇਣੀ ਮਾਧੋ ਬੜਾ ਮਹਾਨ ਵਿਦਵਾਨ ਹੈ ਇਸ ਵਿਦ ਬਹੁਤੇ ਨਗਰ ਮਝਾਰਾ ਆ ਕਵੀ ਸੰਤੋਖ ਸਿੰਘ ਜੀ ਕਹਿੰਦੇ ਇਸ ਸਿਰਤਾ ਇਸ ਤਰ੍ਹਾਂ ਕਹਿੰਦੇ ਬਹੁਤੇ ਨਗਰਾਂ ਵਿੱਚ ਸਿਰਤ ਲਦਾਇਓ ਪੁਸਤਕ ਭਾਰਾ ਪੁਸਤਕਾਂ ਦਾ ਭਾਰ ਲੈ ਕੇ ਪੰਡਾਂ ਲੈ ਕੇ ਇਹਨੇ ਫਿਰਦਿਆਂ ਕਹਿੰਦੇ ਬਤੀਤ ਕੀਤਾ ਹੈ ਫਿਰ ਲਦਾਈ ਹੋਈ ਪੁਸਤਕਾਂ ਦੇ ਭਾਰ ਪੰਡੇ ਫਿਰੀ ਜਾਂਦਾ ਹੈ ਪੁਸਟਰ ਏਕ ਲਇਓ ਸੰਗ ਫਿਰ ਹੀ ਬਹੁਤੀਆਂ ਪੁਸਤਕਾਂ ਬਹੁਤੀਆਂ ਪੰਡਾਂ ਕਹਿੰਦੇ ਇੱਕ ਉੱਠ ਲਿਆ ਹੋਇਆ ਨਾਲ ਲਈ ਫਿਰਦਾ ਇਹ ਪੁਸਤਕਾਂ ਯਹਾਂ ਤੇ ਬਹੁ ਹੰਕਾਰ ਸੋ ਧਰਹੀ ਇਸ ਕਰਕੇ ਬਹੁਤਾ ਹੰਕਾਰ ਕਰਦਾ ਜਿਵੇਂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਸਮੇਂ ਵੀ ਇੱਕ ਇਹੋ ਜਿਹਾ ਸੀ ਉਹ ਬ੍ਰਹਮਦਾਸ ਖੋਰੜਾ ਜਿਹਦੇ ਪਰਸਾਏ ਪੜ ਪੜ ਗੱਡੀ ਲੱਦੀ ਹੈ ਪੜ ਪੜ ਭਰ ਗਿਆ ਸਾਧ ਪੜ ਪੜ ਬੇੜੀ ਪਾਈ ਹੈ ਪੜ ਪੜ ਗੱਡੀਆ ਖਾਦ ਪੜ ਗਿਆ ਜੇਤੇ ਬਰਸ ਪਰਸ ਪੜ ਗਿਆ ਜੇਤੇ ਮਾਸ ਪੜ ਗਿਆ ਜੇਤੀ ਯਾਰ ਜਾ ਪੜ ਗਿਆ ਜੇਤੇ ਸਾਸ ਨਾਨਕ ਲੇਖਾ ਇੱਕ ਗੱਲ ਹੋਰ ਹੋ ਮੈਂ ਝਕਣਾ ਚਾਕ ਵਿਚਾਰਿਆ ਹੈ ਉਹ ਜਿਹੀ ਇਹ ਸੀ ਕਦੇ ਉੱਠਦੀ ਫਿਰਦਾ ਸੀ ਨਾਲ ਹੀ ਪੁਸਤਕਾਂ ਦਾ ਜਾਂ ਤੇ ਬਹੁ ਹੰਕਾਰ ਸੋ ਧਰਹੀ ਇਸ ਕਰਕੇ ਬੜਾ ਹੰਕਾਰ ਹੀ ਰੱਖਦਾ ਹੈ ਸੀ ਮਨ ਵਿੱਚ ਵਿਦਿਆਰਥੀ ਪੜਬੇ ਕਾਰਨ ਜਿਹੜੇ ਵਿਦਿਆਰਥੀ ਲੋਕ ਵਿਦਿਆ ਦੇ ਅਰਥੀ ਹੈ ਮਤਬਲੀ ਹੈ ਪ੍ਰਯੋਜਨੀ ਹੈ ਲੋੜਵੰਦ ਇਹਦੇ ਕੋਲੋਂ ਵਿਦਿਆ ਪੜਨ ਵਾਸਤੇ ਫਿਰ ਹੈ ਸੰਗ ਬਹੁ ਕਰਤ ਵਿਚਾਰਨ ਇਸ ਤਰ੍ਹਾਂ ਨਾਲ ਇਹਦੇ ਫਿਰਦੇ ਹੈ ਬਹੁਤ ਵਿਦਿਆ ਨੂੰ ਵਿਚਾਰਦੇ ਪੜਾਉਂਦਾ ਹੈ ਮੈਂ ਦਿਗ ਵਿਜੈ ਕਰੋ ਛਿਤ ਫਿਰ ਕੇ ਲੋਕਾਂ ਵਿੱਚ ਹੰਕਾਰ ਨਾਲ ਕਹਿੰਦਾ ਵੀ ਮੈਂ ਸਾਰੀ ਧਰਤੀ ਫਿਰ ਕੇ ਸਾਰੇ ਵਿਦਵਾਨਾਂ ਨੂੰ ਜਿੱਤ ਲੈਣਾ ਕੋ ਠਹਿਰੈ ਵਿਦਿਆ ਸੰਗ ਅਰ ਕੈ ਇਸ ਸਮੇਂ ਕਿਹੜਾ ਵਿਦਵਾਨ ਸਿੱਖਿਆ ਦੇ ਵਿਦਿਆ ਦੇ ਸੰਬੰਧ ਕਰਕੇ ਮੇਰੇ ਅੱਗੇ ਠਹਿਰ ਸਕੇਗਾ, ਕਿਹੜਾ ਅੜ ਸਕੇਗਾ? ਮਾਮ ਸਾਮ ਆਪਰ ਨਹੀਂ ਜਗ ਕੋਏ, ਆਪਣੇ ਮੂੰਹ ਤੋਂ ਆਪ ਹੀ ਸ਼ੇਕੀਆਂ ਕਰਦਾ, ਕਹਿੰਦੇ ਅੱਜ ਦੇ ਸਮੇਂ ਸੰਸਾਰ ਦੇ ਵਿੱਚ ਮੇਰੇ ਵਰਗਾ ਨਹੀਂ ਕੋਈ ਵਿਦਵਾਨ ਹੈਗਾ। ਇਮ ਹੰਕਾਰ ਹਿਰਦੇ ਭਰ ਸੋਏ। ਕਵੀ ਜੀ ਕਹਿੰਦੇ ਇਸ ਤਰ੍ਹਾਂ ਇਹਦੇ ਹਿਰਦੇ ਵਿੱਚ ਬੜਾ ਹੰਕਾਰ ਭਰਿਆ, ਫੜਾ ਮਾਰਦਾ। ਸਹਿਜ ਸੁਭਾਅ ਇੱਕ ਵਿਚਰਤ ਆਵਾ। ਕਵੀ ਜੀ ਕਹਿੰਦੇ ਸੁਤੇ ਸੁਹਾਈ ਫਿਰਦਾ ਫਰਾਂਦਾ ਇਹ ਆ ਗਿਆ ਹੈ। ਡੇਰਾ ਗੋਬਿੰਦਵਾਲ ਸੁਪਾਵਾ। ਜਿੱਥੇ ਗੁਰੂ ਅਮਰਦਾਸ ਸਾਹਿਬ ਜੀ ਸ੍ਰੀ ਗੋਬਿੰਦਵਾਲ ਸਾਹਿਬ ਮਿਲ ਰਹੇ ਉੱਥੇ ਨੇ ਆ ਡੇਰਾ ਪਾਇਆ, ਆਸਣ ਲਾਇਆ ਵਿਆਸਾ ਨਦੀ ਦੇ ਕਿਨਾਰੇ। ਤਹ ਸਤਿਗੁਰ ਕੀ ਸੁਣ ਕੇ ਕੀਰਤ। ਉੱਥੇ ਫਿਰ ਗੁਰੂ ਅਮਰਦਾਸ ਸਾਹਿਬ ਜੀ ਦੀ ਇਹਨੇ ਬੜੀ ਮਹਿਮਾ ਵਡਿਆਈ ਸੁਣੀ। ਬਹੁ ਨਿਰਮਲ ਸਭ ਜਗ ਵਿਸ ਤੀਰਤ। ਜਲ ਮਹਿਮਾ ਸਾਰੇ ਸੰਸਾਰ ਦੇ ਵਿੱਚ ਹੀ ਫੈਲੀ ਹੋਈ ਹੈ। ਚਹਿਤ ਦੇਖ ਬੇ ਹਿਰਦੇ ਉਮਾਹੂ। ਆਪਣੇ ਹਿਰਦੇ ਵਿੱਚ ਚਾਹਨਾ ਜੀ ਕਰਕੇ ਗੁਰੂ ਅਮਰਦਾਸ ਸਾਹਿਬ ਦੇ ਵੀ ਦਰਸ਼ਨ ਦੇਖਿਆ ਚਾਹੁੰਦਾ, ਕਰਿਆ ਚਾਹੁੰਦਾ। ਵਹਿਰ ਗੁਰੂ ਆਏ ਛਿੰਨਤਾ ਹੂੰ। ਉਸ ਸਮੇਂ ਗੁਰੂ ਅਮਰਦਾਸ ਸਾਹਿਬ ਜੀ ਚਵਾਰਾ ਸਾਹਿਬ ਤੋਂ ਉਤਰ ਕੇ ਬਾਹਰ ਦੀ ਬਾਣ ਵਿੱਚ ਜਿੱਥੇ ਉਹ ਗੁਰਦੁਆਰਾ ਬਣਿਆ ਹੋਇਆ ਬੋਲੀ ਸਾਹਿਬ ਦੇ ਨਾਲ ਹੀ ਇੱਥੇ ਆ ਗਏ ਹਨ। ਸਥਿਤ ਬਾਪਿਕਾ ਨਿਕਟ ਸਥਾਨ। ਜਿੱਥੇ ਬੋਲੀ ਸਾਹਿਬ ਦੇ ਨੇੜੀ ਸਥਾਨ ਗੁਰਦੁਆਰਾ ਸਵਾਏ ਮਾਨ, ਗੁਰੂ ਮਹਾਰਾਜ ਦਾ ਪ੍ਰਕਾਸ਼ ਇੱਥੇ ਹੀ ਹੁੰਦਾ। ਦਰਸਹਿ ਨਰ ਬੈਠੇ ਗੁਣ ਖਾਨ। ਹਾਂ, ਮਹਾਰਾਜ ਬੈਠ ਰਹੇ ਆ ਉੱਥੇ, ਗੁਣਾਂ ਦੇ ਖਾਣ ਸਤਿਗੁਰਾਂ ਦੇ ਮਾਈ ਭਾਈ ਦਰਸ਼ਨ ਦਾਰ ਕਰ ਰਹੇ ਹਨ। ਆਏ ਵਹਿਰ ਜਾਨ ਮਨ ਮਾਹੀ। ਇਹ ਜਿਹੜਾ ਬੇਣੀ ਮਾਧੋ ਵਿਦਵਾਨ ਹੈ, ਇਹਨੇ ਮਨ ਵਿੱਚ ਜਾਣਿਆ ਵੀ ਗੁਰੂ ਅਮਰਦਾਸ ਸਾਹਿਬ ਜੀ ਹੁਣ ਚਵਾਰਾ ਸਾਹਿਬ ਸਥਾਨ ਤੋਂ ਬਾਰ ਬਾਰ ਸਭਾ ਵਿੱਚ ਆਏ। ਉਠ ਪੰਡਤ ਆਇਓ ਪ੍ਰਭ ਪਾਹੀ। ਸੇਵੜੇ ਜਿਹੜਾ ਇਹ ਬੇਣੀ ਮਾਧੋ ਪੰਡਤ ਹੈ, ਵਿਦਵਾਨ ਹੈ, ਉੱਥੋਂ ਉੱਠ ਕੇ ਮਹਾਰਾਜ ਦੇ ਪਾਸਾ ਪਹੁੰਚਿਆ ਹੈ। ਸਾਦਰ ਸਤਿਗੁਰ ਨਿਕਟ ਬਿਠਾਇਆ। ਗੁਰੂ ਮਹਾਰਾਜ ਨੇ ਵਿਦਵਾਨ ਜਾਣ ਕੇ ਸਤਿਕਾਰ ਦੇ ਬਚਨ ਕਹਿ ਕੇ ਇਹਨੂੰ ਨੇੜੇ ਜੇ ਕਰਕੇ ਬਿਠਾ ਲਿਆ ਹੈ। ਕੁਸ਼ਲ ਖੇਮ ਬੂਝੀ ਹਰ ਖਾਇਆ ਹੋ। ਇਹਨੂੰ ਸੁੱਖ ਸਾਂਦ ਰਾਜੀ ਖੁਸ਼ੀ ਪੁੱਛੀ ਹੈ, ਇਹ ਸੁਣ ਕੇ ਬਹੁਤ ਖੁਸ਼ ਹੋਇਆ। ਤਬ ਸੰਗਤ ਬਹੁ ਦਰਸ਼ਨ ਕਰੈ। ਇਹ ਪੰਡਿਤ ਕੀ ਦੇਖ ਰਿਹਾ ਵੀ ਗੁਰੂ ਅਮਰਦਾਸ ਸਾਹਿਬ ਦੀਆਂ ਸੰਗਤ ਬੜੇ ਦਰਸ਼ਨ ਕਰ ਰਹੀ ਹੈ। ਬੰਦਹ ਚਰਨ ਉਪਾਏ ਨਿਤਾਰੈ। ਕੋਈ ਸੰਗਤ ਮਿੱਠਾ ਟੇਕਰੀਏ ਤਰ੍ਹਾਂ ਤਰ੍ਹਾਂ ਦੀ ਭੇਟਾ ਰੱਖ ਰਹੀ ਹੈ। ਚਿਤ ਬਾਂਛਤ ਸਤਿਗੁਰ ਤੇ ਪਾਵੈ। ਇੰਨੀ ਸੰਗਤ ਹੈ ਜੋ ਚਿਤ ਵਿੱਚ ਚਾਹੁੰਨਾ ਹੈ ਉਹ ਸਤਿਗੁਰੂ ਪਾਸੋਂ ਪਾ ਰਹੀ ਹੈ। ਹਿਤ ਪ੍ਰਲੋਕ ਗਤ ਹਿਰਦੈ ਮਨਾਵੈ। ਕੋਈ ਵੀ ਸਾਡੀ ਪ੍ਰਲੋਕ ਵਿੱਚ ਚੰਗੀ ਹਾਲਤ ਹੋਵੇ, ਅਸੀਂ ਜਮਾਂ ਦੇ ਵਸ ਨਾ ਪਈਏ, ਨਰਕਾਂ ਵਿੱਚ ਨਾ ਚਾਹੀਏ, ਅੰਦਰੋਂ ਅੰਦਰੀ ਸਤਿਗੁਰੂ ਨੂੰ ਮਨਾਉਂਦੇ ਕਿ ਮਾਰਾ ਤੋਂ ਜਮਾਂ ਤੋਂ ਛੁਡਾਉਣਾ, ਨਰਕਾਂ ਤੋਂ ਬਚਾਉਣਾ। ਬੇਨੀ ਪੰਡਤ ਦੇਖ ਸਭਨ ਕੋ। ਇਹ ਜਿਹੜਾ ਬੇਨੀ ਮਾਧੋ ਵਿਦਵਾਨ ਹੈ, ਸਾਰੀਆਂ ਸੰਗਤਾਂ ਨੂੰ ਦੇਖ ਕੇ ਮਨ ਹੰਕਾਰਤ ਕਰੇ ਉਹ ਬਚਨ ਕੋ। ਮਨ ਵਿੱਚ ਬੜਾ ਹੰਕਾਰ ਹੈ, ਤੇਰੇ ਆਪਰੇ ਹੋਇਆ ਬਚਨ ਕਿਹਾ ਸਤਿਗੁਰੂ ਨੂੰ। ਤਪ ਤੀਰਥ ਪ੍ਰਤ ਦਾਨ ਮਹਾਨਾ। ਕਹਿੰਦੇ ਸੁਣੋ ਜੀ ਗੁਰੂ ਮਹਾਰਾਜ ਸੁਣੋ, ਜਿਹੜਾ ਕੋਈ ਬਾਹਰ ਜੰਗਲਾਂ ਵਿੱਚ ਜਾ ਕੇ ਤਪੱਸਿਆ ਕਰਨੀ ਹੈ, ਹੋਰ ਤੀਰਥਾਂ ਦੀ ਯਾਤਰਾ ਕਰਨੀ ਹੈ, ਵਰਤ ਰੱਖਣੇ ਹਨ, ਅਤੇ ਇਸੇ ਤਰ੍ਹਾਂ ਸਮੇਂ ਅਨੁਸਾਰ ਕਰਨੇ ਮਹਾਨ ਦਾਨ। ਇਤਿਆਦਿਕ ਸ਼ੁਭ ਕਰਮ ਸੁਜਾਨਾ। ਇਸ ਤੋਂ ਆਦ ਲੈ ਕੇ ਜਿਹੜੇ ਚੰਗੇ ਸ਼ੁਰੂ ਕਰਮ ਹੈ ਜਾਣੇ ਜਾਂਦੇ ਆ ਭਲੀ ਪ੍ਰਕਾਰ। ਨਿਰਮਲ ਅੰਤਹ ਕਰਨ ਕਰੰਤੇ। ਵਾਰਾ ਜਿਹੜਾ ਤਪ ਹੈ, ਤੀਰਥ ਯਾਤਰਾ ਹੈ, ਵਰਤ ਹੈ, ਦਾਨ ਹੈ, ਇਹ ਅੰਦਰਲਾ ਜਿਹੜਾ ਮਨ ਹੈ ਇਹਨੂੰ ਇਹ ਕਰਮ ਨਿਰਮਲ ਕਰ ਦਿੰਦੇ। ਤੋ ਮਾਨਵ ਸ਼ੁਭ ਗਤੀ ਲਹੰਦੇ। ਮਨ ਆਦਿਕ ਅੰਤਹ ਕਰਨ ਸ਼ੁੱਧ ਹੋ ਜਾਣ, ਜਿਹੜੇ ਮਨੁੱਖ ਹੈ ਚੰਗੀ ਗਤੀ ਚੰਗੀ ਅਵਸਥਾ ਪ੍ਰਾਪਤ ਕਰਦੇ। ਤੁਮਰੇ ਪੰਥ ਵਿਖੇ ਇਹੋ ਨਾਹੀ। ਗੁਰੂ ਅਮਰਦਾਸ ਸਾਹਿਬ ਤੁਹਾਡੇ ਸਿੱਖ ਪੰਥ ਵਿੱਚ ਨਾ ਕੋਈ ਤਪ ਕਰਦਾ ਜੰਗਲਾਂ ਵਿੱਚ, ਨਾ ਤੀਰਥ ਯਾਤਰਾ ਕਰਦਾ, ਨਾ ਵਰਤ ਰੱਖਦਾ, ਨਾ ਕੋਈ ਦਾਨ ਕਰਦਾ। ਕਹਿੰਦੇ ਤੁਹਾਡੇ ਪੰਥ ਵਿੱਚ ਹੈ ਨਹੀਂ ਹੈ। ਕੁਤੋ ਪਰਮ ਗਤ ਇਹੋ ਨਰ ਪਾਹੀ। ਮਹਾਰਾਜ ਤੁਹਾਡੇ ਜਿਹੜੇ ਲੋਕ ਹੈ ਸਿੱਖ, ਇਹ ਕਿਸ ਤਰ੍ਹਾਂ ਫਿਰ ਪਰਮ ਗਤੀ ਕਿਵੇਂ ਮੁਕਤੀ ਪਾਉਣਗੇ? ਜੇ ਇਨ ਭਲਾ ਕਰਨ ਤੁਮ ਚਾਹੋ। ਤਰਕ ਜੀ ਕਰਕੇ ਕਹਿਣ ਲੱਗਿਆ ਮਹਾਰਾਜ, ਜੇ ਆਪਣੇ ਸਿੱਖਾਂ ਦਾ ਇਹ ਮੱਥਾ ਟੇਕਣਾ ਵਾਲ ਮਹਾਰਾਜ ਤੁਸੀਂ ਭਲਾ ਜਾ ਕਰਨਾ ਚਾਹੁੰਦੇ ਹੋ। ਅਸ ਉਪਦੇਸ਼ ਦੇ ਹੋ ਦੁੱਖ ਦਾਹੋ। ਇਹੋ ਜਿਹਾ ਜਿਹੜਾ ਦੁੱਖਾਂ ਨੂੰ ਦੇਣ ਦਾ ਸਾਰਨ ਵਾਲਾ ਉਪਦੇਸ਼ ਹੈ, ਰਿਹਾ ਕਰੋ ਵੀ ਭਾਈ, ਜੰਗਲਾਂ ਵਿੱਚ ਜਾ ਕੇ ਤਪ ਕਰਿਆ ਕਰੋ, ਤੀਰਥ ਯਾਤਰਾ ਕਰਿਆ ਕਰੋ, ਵਰਤ ਵੁਰਤ ਕਿਆ ਕਰੋ, ਦਾਨ ਵੀ ਕਰਿਆ ਕਰੋ ਵਿਦਵਾਨਾਂ ਨੂੰ। ਤਪ ਆਦਿਕ ਮਹਿ ਜੋਰਾ ਹੋ ਇਨ ਕੋ। ਇਸ ਕਰਕੇ ਆਪਣੇ ਸਿੱਖਾਂ ਨੂੰ ਉਪਦੇਸ਼ ਦੇ ਕੇ ਤਪੱਸਿਆ ਕਰਨ ਵਿੱਚ ਜੋੜੋ ਜੀ। ਇਸ ਵਿਦ ਬਿਮਲ ਕਰੋ ਇਨ ਮਨ ਕੋ। ਇਸ ਤਰ੍ਹਾਂ ਮਹਾਰਾ ਉਪਦੇਸ਼ ਦੇ ਕੇ ਤਿਆਗ ਕਰਾ ਕੇ ਇਹਨਾਂ ਦੇ ਮਨਾਂ ਨੂੰ ਉਜਲ ਕਰਦੇ ਹੋ। ਉਪਦੇਸ਼ੋ ਸ਼ਾਸਤਰਨ ਕੋ ਮਤ ਜਿਮ। ਫਿਰ ਮਹਾਰਾ ਜਿਵੇਂ ਸ਼ਾਸਤਰਾਂ ਦਾ ਮਤ ਹੈ, ਜਿਵੇਂ ਸ਼ਾਸਤਰਾਂ ਦਾ ਸਿਧਾਂਤ ਹੈ, ਉਸ ਅਨੁਸਾਰ ਉਪਦੇਸ਼ ਦੇਵੋ ਇਹਨਾਂ ਨੂੰ। ਇਨਕੀ ਸ਼ੇਮ ਹੋਤ ਕਹੀ ਐਹ ਤਿਮ। ਉਸ ਤਰ੍ਹਾਂ ਦੇ ਬਚਨ ਮਹਾਰਾ ਕਹੀਏ ਜਿਸ ਤਰ੍ਹਾਂ ਇਹਨਾਂ ਦੀ ਕਲਿਆਣ ਹੋਵੇ ਸਿੱਖ ਸੇਵਕਾਂ ਦੀ। ਸੁਣ ਪੰਡਿਤ ਤੇ ਗੁਰੂ ਪ੍ਰਵੀਨ। ਗੁਰੂ ਅਮਰਦਾਸ ਸਾਹਿਬ ਮਹਾਰਾਜ ਨੇ ਬੇਣੀ ਮਾਧੋ ਵਿਦਵਾਨ ਤੋਂ ਸੁਣ ਕੇ ਹੰਕਾਰਤ ਕੋ ਉੱਤਰ ਦੀਨ। ਇਹਨੇ ਹੰਕਾਰ ਵਿੱਚ ਭਰਿਆ ਹੋਇਆ ਇਹੋ ਜਿਹੇ ਤਰਕ ਦੇ ਬਚਨ ਕੇ ਉਹਨੂੰ ਇਉਂ ਤਸੱਲੀ ਬਖਸ਼, ਫਿਰ ਜਵਾਬ ਦਿੱਤਾ, ਉੱਤਰ ਦਿੱਤਾ। ਤਪ ਆਦਿਕ ਮਖ ਕਰਬੇ ਕਰਮ। ਮਹਾਰਾਜ ਕਹਿੰਦੇ ਬੇਣੀ ਮਾਧੋ ਵਿਦਵਾਨ ਸੁਣ ਲਾ, ਜਗ ਕਰਨੇ, ਤਪ ਕਰਨੇ, ਵਰਤ ਰੱਖਣੇ ਜਿਹੜੇ ਕਰਮ ਕੁਰਮ ਜੇ ਹੈ, ਇਹ ਤੋ ਤੀਨ ਜੁਗਨ ਕੋ ਧਰਮ। ਇਹ ਤਾਂ ਜਿਹੜੇ ਪਿੱਛੇ ਤਿੰਨ ਯੁਗ ਲੰਘ ਗਏ ਹਨ, ਸਤਿਗੁਰ ਤ੍ਰੇਤਾ ਆਦਿਕ, ਉਹਨਾਂ ਦੇ ਧਰਮ ਹੈ। ਅਬ ਜੇ ਨਰ ਹੋਏ ਕੱਲ ਮਾਹੇ। ਇਹ ਵੀ ਵਿਦਵਾਨਾ ਬੇਣੀ ਮਾਧੋ ਜਿਹੜੇ ਹੁਣ ਅਕਲ ਯੁਗ ਦੇ ਲੋਕ ਹੋ ਰਹੇ ਹੈ। ਕਿਸੂ ਕਰਮ ਕੀ ਸਮਰਥ ਨਾਹੀ। ਜੰਗਲਾਂ ਵਿੱਚ ਜਾ ਕੇ ਨਾ ਤਪਰੂ ਕਰਮ ਕਰ ਸਕਦੇ, ਨਾ ਜਗ ਦਾ ਕਰਮ ਕਰ ਸਕਦੇ, ਨਾ ਇਹ ਵਿਚਾਰੇ ਬਹੁਤੇ ਤੀਰਥ ਯਾਤਰਾ ਹੀ ਕਰ ਕੁਰ ਸਕਦੇ। ਬਿਨਾ ਅੰਨ ਤੇ ਪ੍ਰਾਣ ਵਿਨਾਸ਼ੈ। ਕਿਉਂਕਿ ਕਾਰਨ ਇਹ ਹੈ ਵੀ ਬਿਨਾ ਅੰਨ ਖਾਧੇ ਤੋਂ ਪ੍ਰਾਣ ਨਿਕਲ ਜਾਣਗੇ। ਕਿਮ ਤਪ ਕਰ ਹੈ ਜਾਏ ਬਨ ਬਸ। ਜੰਗਲਾਂ ਵਿੱਚ ਜਾ ਕੇ ਵਿਚਾਰੇ ਕਲਯੁਗੀ ਲੋਕ ਕਿਵੇਂ ਕਹਿੰਦੇ ਤਪ ਤੁਪ ਕਰਨਗੇ? ਦਰਬ ਨਹੀਂ ਯਾਰ ਬਲ ਕੁਛ ਨਾਹੀ। ਬਾਕੀ ਇਹ ਕਲਯੁਗੀ ਲੋਕ ਗਰੀਬ ਹੈ, ਕਰਜ਼ੇ ਦੇ ਮਾਰੇ ਪਏ ਹੈ, ਕਹਿੰਦੇ ਇਹਨਾਂ ਕੋਲ ਧਨ ਕੁਝ ਹੈ ਨਹੀਂ ਹੈ। ਕਹਾ ਸ਼ਕਤ ਮਖ ਕਰਬੇ ਮਾਹੀ। ਜਿਹੜਾ ਕਹਿੰਦੇ ਜੱਗ ਕਰਨਾ ਉਹਦੀ ਵਿੱਚ ਤਾਕਤ ਹੈ ਵੀ ਸਵੇਰ ਜੱਗ ਕਰਨਾ। ਹੁਣ ਉਹ ਜਦੋਂ ਜੱਗ ਸ਼ੁਰੂ ਕਰਨਾ ਹੈ, ਜਿਹੜਾ ਕੋਈ ਕੁੰਡ ਹੈ ਜਿਹਦੇ ਵਿੱਚ ਉਹ ਸਾਰਾ ਸਮੱਗਰੀ ਜੀ ਪਾਈ ਜਾਂਦੀ ਹੈ, ਉਹਦੇ ਵਿੱਚ ਜਿੱਥੇ ਬਾਕੀ ਸਮੱਗਰੀ ਸੁਗੰਧੀ ਵਾਲੀ ਪਾਉਣੀ ਹੈ, ਗੋਤੀਆਂ ਦੇਣੀਆਂ, ਉੱਥੇ ਜਿਹੜਾ ਹਾਥੀ ਹੈ ਉਹਦੀ ਸੁੰਡ ਜਿਵੇਂ ਹੁੰਦਾ ਏਡੀ ਕਹਿੰਦੇ ਮੋਟੀ ਧਾਰ ਦੇਸੀ ਘਿਓ ਦੀ ਪੈਣੀ ਚਾਹੀਦੀ ਰਾਤ ਦਿਨ। ਇਸ ਕਰਕੇ ਇੰਨੀ ਮਾਇਆ ਹੈ ਨਹੀਂ ਇਹਨਾਂ ਕੋਲ, ਜਿਹਦੇ ਨਾਲ ਇਹ ਵੀ ਜੱਗ ਜੁਗ ਕਰ ਸਕਣ। ਇੰਨਾ ਘਿਓ ਕਿੱਥੋਂ ਲਿਆਉਣਗੇ? ਕਰਮ ਕਾਂਡ ਮਹਿ ਜੇ ਅਬ ਲਾਗੈ। ਬਾਕੀ ਵੀ ਜੇ ਤੂੰ ਕਹੇ ਵੀ ਇਹ ਕਰਮ ਕਾਂਡ ਕਰਨ ਲੱਗ ਜਾਣ, ਇਸ ਤਰ੍ਹਾਂ ਸੌ ਕਬੀਰੀ ਹੱਥ ਮਾਂਜਣ, ਸੌ ਕਬੀਰੀ ਪੈਰ ਮਾਜਣ, ਸੌ ਕਬੀਰੀ ਫਿਰ ਇਸ ਤਰ੍ਹਾਂ ਪਿੰਡੇ ਤੇ ਮਿੱਟੀ ਮਲ ਮਲ ਕੇ ਨਹਾਉਣ, ਇਸ ਤਰ੍ਹਾਂ ਇਹ ਜੇ ਕਰਮ ਕਰਨ ਵਿੱਚ ਲੱਗ ਜਾਣ। ਕਿਮ ਹੋਏ ਆਵੈ ਸਭ ਦਿਨ ਭਾਗੈ। ਸਾਰਾ ਦਿਨ ਮਿੱਟੀ ਮਲਦਿਆਂ ਕਹਿੰਦੇ ਤੇ ਪਾਣੀ ਪਾਉਂਦਾ ਤੇ ਖਾਣ ਵਾਸਤੇ ਕੰਮ ਭਲਾ ਖੇਤੀਬਾੜੀ ਦਾ ਕਦੋਂ ਕਰਨਗੇ ਪੰਡਤਾ? ਦੁਸ਼ਕਰ ਸੋਚ ਵਾਦ ਕੋ ਕਰਨ। ਬਾਕੀ ਤੂੰ ਜਾਣਦਾ ਹੈ ਪੰਡਤਾ ਸਿਆਣਾ ਹੈ, ਜਿਹੜੀ ਪਵਿੱਤਰਤਾ ਹੀ ਕਰਨੀ ਇਹਦਾ ਕੰਮ ਬਹੁਤ ਤਕੜਾ ਔਖਾ ਹੈ। ਵੀ ਤੁਹਾਡੇ ਵਿਦਵਾਨ ਹੀ ਕਹਿੰਦੇ ਹੈ ਵੀ ਜੇ ਪੂਰੀ ਪੂਰੀ ਪਵਿੱਤਰਤਾ ਕਰਨੀ ਹੋਵੇ ਫਿਰ ਜਾਂਗਲੀ ਸੂਰ ਹੋਵੇ ਤੇ ਉਹਨੇ ਜੰਗਲ ਦੇ ਵਿੱਚ ਆਪਣੀ ਹੁੱਡ ਨਾਲ ਮਿੱਟੀ ਪੱਟੀ ਹੋਵੇ ਤੇ ਉਹ ਫਿਰ ਸਵਾ ਮਣ ਮਿੱਟੀ ਤੋਲ ਕੇ ਘਰ ਵਿੱਚ ਚੁੱਕ ਕੇ ਲਿਆਵੇ ਤੇ ਉਹ ਮਲ ਮਲ ਕੇ ਸਾਰੇ ਸਰੀਰ ਨੂੰ ਮਿੱਟੀ ਤੇ ਫਿਰ ਪਾਣੀ ਪਾ ਕੇ ਉਹਨੂੰ ਧੋਵੇ, ਫਿਰ ਇਉਂ ਸਰੀਰ ਪਵਿੱਤਰ ਹੁੰਦਾ ਹੈ ਸਵਾ ਮਣ ਮਿੱਟੀ ਮਲ ਕੇ ਪਾਣੀ ਨਾਲ। ਉਦੋਂ ਬਾਅਦ ਫਿਰ ਮੂੰਹ ਪਵਿੱਤਰ ਕਰਨ ਵਾਸਤੇ ਸੌ ਕੁਰਲੀ ਪਾਣੀ ਦੀ ਪਾ ਪਾ ਕੇ ਕਰੇ, ਪਾਣੀ ਕੱਢੇ। ਕਹਿੰਦੇ ਇਸ ਤਰ੍ਹਾਂ ਇਹ ਜਿਹੜੀ ਪਵਿੱਤਰਤਾ ਆਈ, ਹੁਣ ਸਵਾ ਮਨ ਮਿੱਟੀ ਬਣ ਕੇ ਪਾਣੀ ਪਾਉਣਾ, ਕਿੰਨਾ ਸਮਾਂ ਲੱਗੂਗਾ ਰੋਜ਼ ਕਰਨਾ। ਮਾੜਾ ਜਿਹਾ ਪਿਸ਼ਾਬ ਕਰਨਾ ਗਿਆ, ਲੈਟਰੀਨ ਗਿਆ, ਫਿਰ ਉਹੀ ਮਿੱਟੀ ਮਲੋ ਬਈ। ਇਸ ਕਰਕੇ ਪਵਿੱਤਰਤਾ ਕਰਨਾ ਬਹੁਤ ਔਖਾ ਜਿਹਾ ਕੰਮ ਹੈ। ਖਾਨ ਪਾਨ ਬਿਧ ਤੈਸੀ ਬਰਨਾ। ਫਿਰ ਕਹਿੰਦੇ ਇਹ ਤਾਂ ਚਲੋ ਨਾ ਪਵਿੱਤਰਤਾ ਕਰਨੀ ਔਖੀ, ਵੀ ਸਵਾ ਮਨ ਮਿੱਟੀ ਮਲੋ, ਫਿਰ ਪਾਣੀ ਪਾ ਕੇ ਲਾਊਗਾ ਉਦੋਂ ਪਾਉਣ। ਜਿਹੜਾ ਖਾਣ ਪੀਣ ਦਾ ਕੰਮ ਹੈ ਉਹ ਵੀ ਬਹੁਤ ਔਖਾ, ਉਹ ਵੀ ਪਹਿਲਾਂ ਗੋਬਰ ਦਾ ਚੌਕਾ ਜਿਹਾ ਦੇਊਗਾ, ਕਾਰਾਂ ਜਿਹੀਆਂ ਕੱਢੂਗਾ, ਲੱਕੜਾਂ ਧੋਊਗਾ, ਇਸ ਤਰ੍ਹਾਂ ਕਹਿੰਦੇ ਆਪ ਹੀ ਪਕਾਊਗਾ ਵਿਚਾਰਾ, ਮੂੰਹ ਦਾੜੀ ਸਾੜੂਗਾ। ਕਿੰਨਾ ਕੰਮ ਔਖਾ ਹੈ ਕਰਮ ਕਾਂਡ ਦਾ। ਇਮ ਅਸ਼ਕਤ ਨਰ ਜਾਨਾ ਹਸਬੈ। ਇਸ ਤਰ੍ਹਾਂ ਵੀ ਜਿਹੜੇ ਕਲਯੁਗੀ ਲੋਕ ਹੈ, ਕਹਿੰਦੇ ਸ਼ਕਤੀ ਤੋਂ ਰਹਿਤ ਜਾਣ ਲਾਏ ਨੀ ਇਹ ਕਰ ਸਕਦੇ ਤੇਰਾ ਕਰਮ ਕਾਂਡ ਜਾ। ਪ੍ਰਥਮ ਧਰਮ ਕਿਮ ਹੋਵੈ ਹੈ ਅਬੈ। ਦੱਸ ਵੀ ਪੰਡਤਾ, ਪਹਿਲੇ ਯੁਗਾਂ ਦਾ ਧਰਮ ਜਿਹੜਾ ਹੈ ਇਤਨਾ ਵਿਚਾਰਿਆਂ ਤੋਂ ਕਿਵੇਂ ਹੋ ਸਕਦਾ ਹੈ। ਤਿੰਨ ਕੋ ਕਰ ਤਿਓ ਸੁਖ ਦੁਖ ਪਾਵੈ। ਫਿਰ ਉਹਨਾਂ ਨੂੰ ਕਰਦਿਆਂ ਹੋਇਆ ਮਨੁੱਖ ਕਹਿੰਦੇ ਦੁੱਖ ਵੀ ਪਾਉਂਦਾ ਸੁਖ ਵੀ ਪਾਉਂਦਾ। ਸੁਰਗ ਵਿਖੈ ਕਬ ਨਰਕ ਸਿਧਾ। ਜੇ ਕੋਈ ਪੁੰਨ ਰੂਪ ਕਰਮ ਕਰ ਲੂਗਾ ਤੇ ਫਿਰ ਕਹਿੰਦੇ ਸੁਰਗਾਂ ਵਿੱਚ ਚਲਾ ਜਾਊਗਾ। ਅਬਚਲ ਪਦਵੀ ਪਾਏ ਨ ਕੋ। ਉੱਥੋਂ ਜਦੋਂ ਪੁੰਨ ਖਤਮ ਹੋ ਗਏ, ਜਗ ਜੂ ਕਰਿਆਂ ਦਾ ਫਲ ਪੂਰਾ ਹੋ ਗਿਆ, ਫਿਰ ਇੱਥੇ ਆ ਜਾਊ, ਇੱਥੇ ਆ ਡਿੱਗੂਗਾ। ਇਉਂ ਚੱਲ ਪਦਵੀ ਤਾਂ ਨੀ ਕੋਈ ਪਾਉਂਦਾ, ਆਈ ਜਾਈ ਜਾਊ। ਹੰਤਾ ਸਹਿਤ ਕਰਮ ਸ਼ੁਭ ਜੋ। ਕਿਉਂਕਿ ਜਿਹੜੀ ਹੰਗਤਾ ਮੈਂ ਮੇਰੀ ਸਹਿਤ ਜਿਹੜੇ ਚੰਗੇ ਕਰਮ ਹੈ ਉਹ ਵੀ ਇਹ ਸੁਰਗ ਵਿੱਚ ਭੇਜ ਦਿੰਦੇ ਆ ਤੇ ਸੁਰਗਾਂ ਹੇਠਾਂ ਲਿਆਂਦੇ ਹਨ। ਖੇਦ ਬਹੁਤ ਫਲ ਥੋਰੋ ਪਾਏ। ਬਾਕੀ ਵੀ ਵਿਦਵਾਨਾ ਇਹਦਾ ਖੇਚਲ ਬਹੁਤ ਹੈ, ਖਿਆਈ ਬਹੁਤ ਤੇ ਫਲ ਐਵੇਂ ਥੋੜਾ ਜਿਹਾ ਤੁਸ਼ ਜਾ ਪਾਉਂਦੇ। ਨਾਸ਼ਵੰਤ ਜੇ ਇਹੋ ਸਮਦਾਏ। ਜਿੰਨੇ ਤੂੰ ਕਹਿੰਦਾ ਵੀ ਜਪ ਕਰੋ ਜੀ, ਤਪ ਕਰੋ ਜੀ, ਇਸ ਤਰ੍ਹਾਂ ਪੁੰਨ ਕਰੋ ਜੀ, ਤੀਰਥ ਯਾਤਰਾ ਕਰੋ ਜੀ, ਕਹਿੰਦੇ ਨਾਸ਼ਵੰਤ ਸਾਰੇ ਹੈ, ਪੁੰਨ ਰੂਪ ਕਰਮ ਸਾਰੇ ਨਾਸ ਹੋਣ ਵਾਲੇ, ਇਹਨਾਂ ਦਾ ਫਲ ਹੈ ਨਾਸ ਹੋ ਜਾਂਦਾ ਅਖੀਰ ਨੂੰ। ਅਬ ਕਲ ਯੁਗ ਕੋ ਸਮਾਂ ਸੋ ਆਵੇ। ਇਸ ਕਰਕੇ ਵੀ ਬੇਣੀ ਮਾਧੋ ਵਿਦਵਾਨਾ, ਹੁਣ ਕਲ ਯੁਗ ਦਾ ਸਮਾਂ ਆਇਆ ਹੋਇਆ। ਜਿਸ ਕੋ ਰਾਜ ਤਿਸੀ ਕੋ ਨਸਾਵਾ। ਕਿਉਂਕਿ ਜਿਸ ਦਾ ਰਾਜ ਹੁੰਦਾ ਉਸੇ ਦਾ ਨਿਆਂ ਹੁੰਦਾ, ਉਹਦੇ ਅਡੋ ਅਡੀ ਅਸੂਲ ਹੁੰਦੇ ਹਨ, ਕਾਨੂੰਨ ਹੁੰਦੇ। ਤਪ ਆਦਿਕ ਸ਼ੁਭ ਕਰਮ ਮਹਾਨੇ। ਜਿਹੜੇ ਤਪ ਜਗ ਕਰਨੇ ਸ਼ੁਭ ਕਰਮ ਹੈ ਨਾ ਮਹਾਨ। ਗੁਰ ਸੇਵਾ ਕੇ ਹੋਇ ਨਾ ਸਮਾਨੇ। ਕਲਯੁਗ ਦੇ ਸਮੇਂ ਵਿੱਚ ਜੀ ਗੁਰੂ ਘਰ ਦੀ ਸੇਵਾ ਕਰਨੀ, ਇਹਦੇ ਤੇਰੇ ਸਮਾਨ ਜਗ ਤਪ ਕਰਮ ਨਹੀਂ ਹੋ ਸਕਦੇ। ਸਤ ਨਾਮ ਕੋ ਸਿਮਰਨ ਸਾਰ। ਇੱਥੇ ਤਾਂ ਨਾਲੇ ਗੁਰੂ ਘਰ ਦੀ ਸੇਵਾ ਕਰੀ ਜਾਣੀ, ਨਾਲੇ ਮੂੰਹ ਤੋਂ ਸਤਨਾਮ ਵਾਹਿਗੁਰੂ ਦਾ ਸਿਮਰਨ ਕਰੀ ਜਾਣਾ, ਇਸ ਕਰਕੇ ਸ੍ਰੇਸ਼ਟ ਹੈ। ਭੁਗਤ ਮੁਕਤ ਦੇ ਮਹਿਦ ਉਦਾਰ। ਇਸੇ ਤਰ੍ਹਾਂ ਕਹਿੰਦੇ ਪਦਾਰਥ ਵੀ ਤੇ ਮੁਕਤੀ ਦੇਣ ਵਿੱਚ ਵੀ ਇਹ ਗੁਰੂ ਕੀ ਸੇਵਾ ਤੇ ਸਿਮਰਨ ਬੜੇ ਸ੍ਰੇਸ਼ਟ ਸਖੀ ਹੈ। ਸਿਮਰਨ ਸਰਵਨ ਭਗਤ ਵਡਿਆਈ। ਕਲਯੁਗ ਦੇ ਵਿੱਚ ਕਹਿੰਦੇ ਜਿਹੜਾ ਕੋਈ ਵਾਹਿਗੁਰੂ ਦਾ ਸਿਮਰਨ ਕਰਨਾ ਹੈ, ਕੰਨਾਂ ਰਾਹੀਂ ਸਰਵਣ ਕਰਨਾ, ਬਾਣੀ ਦਾ ਸੁਣਨਾ ਹੈ, ਭਗਤੀ ਕਰਨੀ, ਇਹਦੀ ਵਡਿਆਈ ਹੈ। ਇਸ ਸਮਕਾਲ ਨੇ ਹਿਆਨ ਵਡਾਈ। ਇਹ ਸਮਾਨ ਕਲਯੁਗ ਦੇ ਵਿੱਚ ਕਿਸੇ ਹੋਰ ਸਾਧਨ ਦੀ ਵੱਡ ਵਡਿਆਈ ਨਹੀਂ ਹੈ। ਵਾਹਿਗੁਰੂ ਸਿਮਰਨ ਕਰੇ, ਕੰਨਾਂ ਨਾਲ ਸੁਣੇ ਬਾਣੀ, ਪ੍ਰੇਮ ਨਾਲ ਭਗਤੀ ਕਰੇ, ਗੁਰੂ ਘਰ ਦੀ ਸੇਵਾ ਕਰੀ ਜਾਏ। ਇਸ ਬਿਨ ਮੁਕਤ ਨ ਪਾਵੈ ਕੋਈ ਪਾਵੈ। ਇਸ ਤੋਂ ਬਗੈਰ ਵੀ ਕੋਈ ਮੁਕਤੀ ਨੀ ਪਾਉਂਦਾ ਇਹ ਕਲਯੁਗ ਵਿੱਚ। ਜੋ ਸਿਕਤਾ ਤੇ ਤੇਲ ਨ ਆਵੈ। ਇਹ ਕਹਿੰਦੇ ਰੇਤੇ ਨੂੰ ਕੋਈ ਕੋਈ ਕੋਹਲੂ ਵਿੱਚ ਪਾ ਕੇ ਪੀੜੀ ਜਾਏ, ਉਹਦੇ ਵਿੱਚੋਂ ਤੇਲ ਨੀ ਨਿਕਲ ਆਉਂਦਾ ਹੈ। ਤਪ ਬ੍ਰਤ ਆਦਿਕ ਜੇ ਆਚਾਰ। ਇਸ ਕਰਕੇ ਬੇਣੀ ਮਾਧਵ ਵਿਦਵਾਨਾਂ, ਜਿਹੜੇ ਤਪ ਕਰਨੇ ਆ, ਬਰਤ ਰੱਖਣੇ, ਇਸ ਤੋਂ ਆ ਲੈ ਕੇ ਹੋਰ ਜਿਹੜੇ ਚਾਰ ਨੇ ਕਰਤੱਬ ਹਨ, ਫੋਕਟ ਨਾਮ ਬਹੀਨ ਅਸਾਰ। ਉਹ ਕਹਿੰਦੇ ਜੇ ਨਾਮ ਨਾ ਜਪੇ, ਤਪ ਕਰਦਾ, ਬਰਤ ਰੱਖਦਾ, ਸਭ ਫੋਕੇ ਨਿਸ਼ਫਲ ਹੈ, ਐਵੇਂ ਅਸਾਰ ਨਿਸ਼ਫਲ ਹਨ ਸਾਰੇ। ਔਰ ਕਹਾਂ ਲਗ ਕਹਾਂ ਬਣਾਈ। ਇਹ ਬੇਣੀ ਮਾਧੋ ਵਿਦਵਾਨਾ, ਹੋਰ ਕਿੱਥੋਂ ਤੱਕਰ ਤੈਨੂੰ ਬਣਾ ਸਵਾਰ ਕੇ ਆਖੀਏ। ਅਪਰ ਵਿਪਰ ਜੈ ਹੋਏ ਸਭ ਜਾਈ। ਕਹਿੰਦੇ ਹੋਰ ਜਿਹੜੇ ਕੋਈ ਆ ਜਪ ਤਪ ਆਦਿ ਕੀਤੇ ਹੈ, ਸਭ ਉਲਟ ਪੁਲਟ ਹੋ ਜਾਂਦੇ ਹੈ। ਸਿਮਰਹ ਨਾਮ ਹਰ ਹੈ ਹੰਕਾਰ। ਜਿਹੜਾ ਕੋਈ ਮਨ ਚਿੱਤ ਲਾ ਕੇ ਨਾਮ ਦਾ ਸਿਮਰਨ ਕਰਦਾ, ਇੱਕ ਤਾਂ ਲਾਭ ਉਹ ਇਹ ਹੋ ਜਾਂਦਾ, ਉਹਦਾ ਸਿਮਰਨ ਕਹਿੰਦੇ ਨਾਮ ਦਾ ਹੰਕਾਰ ਨਾਸ ਕਰ ਦਿੰਦਾ ਹੈ। ਕਰਮਨ ਮਹਿ ਇਹੋ ਵੱਧ ਹੈ ਉਦਾਰ। ਇਹ ਮਨੁੱਖ ਕੋਈ ਕਹਿੰਦੇ ਇਹ ਕਰਮ ਕਰਨ ਲੱਗ ਜਾਏ, ਤਪ ਕਰਨ ਲੱਗ ਜਾਏ, ਜੰਗਲਾਂ ਵਿੱਚ ਜਗ ਕਰਨ ਲੱਗ ਜਾਏ ਤੇ ਤੀਰਥ ਯਾਤਰਾ ਕਰਨ ਲੱਗ ਜਾਏ, ਕਹਿੰਦੇ ਫਿਰ ਹੰਕਾਰ ਬੜਾ ਕਰ ਦਿੰਦਾ ਵੀ ਮੈਂ ਇੰਨੇ ਤੀਰਥ ਯਾਤਰਾ ਕੀਤੀ, ਇੰਨੇ ਵਾਰੀ ਮੈਂ ਇੰਨੇ ਥਾਂ ਤੇ ਨਹਾਇਆ। ਇਸ ਤਰ੍ਹਾਂ ਜੇ ਕੋਈ ਪੁੰਨ ਰੂਪ ਕਰਮ ਕਰ ਲਏ ਤੇ ਫਿਰ ਵੀ ਉਹ ਹੱਲ ਦੁਹਾਈ ਮਚਾਉਂਦਾ ਵੀ ਮੈਂ ਇੰਨੇ ਪੁੰਨ ਕੀਤੇ, ਇੰਨੀ ਪੂਜਾ ਕੀਤੀ, ਇਸ ਕਰਕੇ ਇਹਨਾਂ ਕਰਕੇ ਹੰਕਾਰ ਵੱਧਦਾ ਹੈ। ਸੋ ਸਿਮਰਨ ਕਰਕੇ ਹੰਕਾਰ ਨਾਸ ਹੁੰਦਾ, ਨਿਮਰਤਾ ਗਰੀਬੀ ਆਉਂਦੀ ਹੈ। ਸੋ ਹੰਕਾਰ ਹੈ ਦੂਸ਼ਣ ਮੂਲ। ਬਾਕੀ ਵੀ ਤੂੰ ਵਿਦਵਾਨ ਹੈ, ਸਿਆਣਾ ਜਾਣਦਾ, ਜਿਹੜਾ ਹੰਕਾਰ ਕਰਨਾ ਸਾਰੇ ਦੋਸ਼ਾਂ ਦਾ ਮੁੱਢ ਹੈ, ਜੜ ਹੈ। ਗਤ ਕਾਂਖੀ ਧਾਰਹਿ ਨਹਿ ਭੂਲ। ਜਿਹੜਾ ਮੁਕਤੀ ਦਾ ਚਾਹਵਾਨ ਆ, ਉਹ ਤਾਂ ਭੁੱਲ ਕੇ ਵੀ ਹੰਕਾਰ ਨਾ ਧਾਰੇ, ਹੰਕਾਰ ਨਾ ਕਰੇ ਕਦੇ ਵੀ। ਤੁਮ ਵਿਦਿਆ ਪੜ੍ਹ ਗਹੀ ਮਸਾਲ। ਗੁਰੂ ਮਹਾਰਾਜ ਕਹਿੰਦੇ ਲੈ ਤੂੰ ਵੀ ਸੁਣ ਲੱਖ ਸੱਚੀ ਸੱਚੀ, ਤੂੰ ਵੀ ਕਹਿੰਦੇ ਬ੍ਰਹਮ ਵਿਦਿਆ ਪੜ੍ਹ ਕੇ ਨਾ, ਜਿਵੇਂ ਜਗ ਦੀ ਮਿਸਾਲ ਕਿਸੇ ਨੇ ਹੱਥ ਵਿੱਚ ਫੜ ਲਈ ਆ, ਕਹਿੰਦੇ ਵਿਦਿਆ ਪੜ੍ਹ ਲਈ, ਤੁਸੀਂ ਮਿਸਾਲ ਪੜ੍ਹ ਲਈ ਹੈ ਜਗ ਦੀ। ਅਪਰਨ ਕਰੋ ਪ੍ਰਕਾਸ਼ ਵਿਸਾਲ। ਕਹਿੰਦੇ ਮਿਸਾਲ ਜਿਹੜੀ ਜਗ ਦੀ ਹੋਰਨਾਂ ਨੂੰ ਤਾਂ ਪ੍ਰਕਾਸ਼ ਕਰਦੀ ਹੈ, ਹੋਰਨਾਂ ਨੂੰ ਤਾਂ ਚਾਨਣ ਦਿੰਦੀ ਹੈ, ਆਪ ਕਹਿੰਦੇ ਦੀਵੇ ਮਿਸਾਲ ਦੇ ਹੇਠਾਂ ਹਨੇਰਾ ਹੀ ਹੁੰਦਾ ਹੈ। ਆਪ ਅੰਧੇਰੇ ਮਹਿ ਗਿਰ ਪਰ। ਆਪ ਤਾਂ ਤੁਸੀਂ ਕਹਿੰਦੇ ਅਗਿਆਨ ਦੇ ਹਨੇਰੇ ਵਿੱਚ ਹੀ ਡਿੱਗ ਪਏ ਨੇ, ਆਪ ਤਾਂ ਅਗਿਆਨ ਦੇ ਹਨੇਰੇ ਵੀ ਟਕਰਾਂ ਮਾਰਦੇ ਫਿਰਦੇ ਹੋ। ਔਰਨ ਕਹੋ ਜਗਤ ਤੁਮ ਤਰੋ। ਹੋਰਨਾਂ ਨੂੰ ਕਹਿੰਦੇ ਤੁਸੀਂ ਗਿਆਨ ਚਾਨਣ ਕਰਦੇ ਵੀ ਸੰਸਾਰ ਤੋਂ ਪਾਈ ਆ, ਕਰਮ ਕਰਕੇ ਤੁਸੀਂ ਤਰ ਜਾਓ, ਪਾਰ ਲੰਘ ਜਾਓ, ਆਪ ਕੋਈ ਨਹੀਂ, ਲੋਕਾਂ ਨੂੰ ਗਿਆਨ ਦਿੰਦੇ, ਪੂਜਾ ਕਰਿਆ ਕਰੋ, ਦਾਨ ਕਰਿਆ ਕਰੋ, ਆਪ ਕਿਸੇ ਨੂੰ ਧੇਲਾ ਵੀ ਨਹੀਂ ਦਿੰਦੇ। ਉਰ ਹੰਕਾਰ ਤੋਹੇ ਅਬ ਐਸੇ। ਮਹਾਰਾਜ ਕਹਿੰਦੇ ਲੈ ਵੀ ਸੁਣ ਲਾ ਬੇਰੀ ਮਾਧੋ, ਹੁਣ ਤੇਰੇ ਹਿਰਦੇ ਵਿੱਚ ਇਸ ਤਰ੍ਹਾਂ ਦਾ ਹੰਕਾਰ ਹੈ। ਵਿਜੈ ਤ੍ਰਿਲੋਕੀ ਠਾਨੀ ਜੈਸੇ। ਜਿਵੇਂ ਤੂੰ ਵੀ ਤਿੰਨਾਂ ਲੋਕਾਂ ਨੂੰ ਜਿੱਤ ਲਿਆ ਹੋਵੇ, ਤਿੰਨਾਂ ਲੋਕਾਂ ਤੇ ਵਿਜਈ ਹੋ ਗਿਆ, ਇੰਨਾ ਹੰਕਾਰ ਹੋਇਆ ਪਿਆ ਤੈਨੂੰ। ਮਨ ਨਹਿ ਜੀਤਿਓ ਸ਼ਤਰੂ ਵਿਸਾਲਾ। ਉਹ ਵਿਦਵਾਨਾ ਜਿਹੜਾ ਮਨ ਬਹੁਤ ਵੱਡਾ ਬੈਰੀ, ਉਹ ਤਾਂ ਤੂੰ ਜਿੱਤ ਨਹੀਂ ਸਕਿਆ, ਵਿਦਵਾਨਾਂ ਨੂੰ ਜਿੱਤਦਾ ਫਿਰਦਾ। ਅਪਰ ਜੀਤ ਬੇ ਕਿਆ ਫਲ ਪਾਲਾ। ਇਹ ਭਲਾ ਹੋਰ ਵਿਦਵਾਨਾਂ ਨੂੰ ਜਿੱਤ ਲਿਆ, ਇਹਦਾ ਭਲਾ ਕੀ ਫਲ ਪਾ ਲਿਆ, ਪੁਸਤਕਾਂ ਲੱਦੀ ਫਿਰਦਾ, ਚੱਕੀ ਫਿਰ ਉੱਠ। ਸਿੱਖਿਆ ਹਮਾਰੋ ਤਰੇ ਹਮਾਰੇ। ਇਹ ਦਰਸੇ ਕਹਿੰਦੇ ਸਾਡੇ ਗੁਰੂ ਨਾਨਕ ਦੇ ਸਿੱਖ ਜਿਹੜੇ ਹੈ, ਵਾਹਿਗੁਰੂ ਵਾਹਿਗੁਰੂ ਜਪ ਕੇ ਗੁਰੂ ਘਰ ਦੀ ਸੇਵਾ ਕਰਕੇ ਹਜ਼ਾਰਾਂ ਹੀ ਤਰ ਗਏ। ਸਤਿ ਨਾਮ ਜਪ ਨਿਰਹੰਕਾਰੇ। ਸਤਨਾਮ ਵਾਹਿਗੁਰੂ ਚੜਦੇ ਹੱਥਾਂ ਨਾਲ ਲੰਗਰ ਦੀ ਝਾੜੂ ਦੀ ਸੇਵਾ ਕਰਦੇ, ਹੰਕਾਰ ਤੋਂ ਰਹਿਤ ਰਹਿੰਦੇ, ਜਪ ਕੇ ਹਜ਼ਾਰਾਂ ਤਰ ਗਏ। ਪੰਡਤ ਡੂਬੇ ਗਿਣਤੀ ਮਾਹੀ। ਕਹਿੰਦੇ ਤੇਰੇ ਵੀਰ ਵਰਗੇ ਵਿਦਵਾਨ ਗਿਣਤੀਆਂ ਮਿਣਤੀਆਂ ਕਰਦੇ ਇੱਥੇ ਸੰਸਾਰ ਵਿੱਚ ਡੁੱਬ ਮਰੇ। ਔਰ ਹੰਕਾਰ ਧਾਰ ਵਹਿ ਜਾਹੀ। ਕਹਿੰਦੇ ਹਿਰਦੇ ਵਿੱਚ ਹੰਕਾਰ ਜਾ ਧਾਰ ਕੇ ਬਸ ਇੱਥੇ ਸੰਸਾਰ ਦੇ ਵਿੱਚ ਹੀ ਰੁੜ ਰੁੜ ਜਾਂਦੇ ਹੈ। ਸੁਣ ਪੰਡਿਤ ਨੇ ਹਿਰਦੇ ਵਿਚਾਰਾ। ਮਹਾਰਾਜ ਤੂੰ ਇਹੋ ਜਿਹੇ ਬਚਨ ਸੁਣ ਕੇ ਬੇਣੀ ਮਾਧੋ ਵਿਦਵਾਨ ਨੇ ਹਿਰਦੇ ਵਿੱਚ ਸੋਚਿਆ ਵਿਚਾਰਿਆ, ਵਿਦਿਆ ਮਹਿ ਹੋਵਤ ਹੰਕਾਰ। ਤਾਂ ਗੁਰੂ ਅਮਰਦਾਸ ਸਾਹਿਬ ਜੀ ਬਿਲਕੁਲ ਸੱਚੀ ਕਹਿੰਦੇ, ਬਹੁਤੀ ਵਿਦਿਆ ਪੜ੍ਹ ਕੇ ਹੰਕਾਰ ਹੋ ਹੀ ਜਾਂਦਾ ਹੈ। ਨਿਰਹੰਕਾਰ ਪਰਮ ਪਦ ਪਾਵੇ। ਇਹ ਵੀ ਠੀਕ ਮਹਾਰਾਜ ਕਹਿੰਦੇ ਵੀ ਬਿਨਾਂ ਹੰਕਾਰ ਤੋਂ ਜਿਹੜਾ ਪੁਰਸ਼ ਹੈ ਉਸ ਤੋਂ ਪਦਵੀ ਉੱਚੇ ਅਹੁਦੇ ਨੂੰ ਪਾਉਂਦਾ ਹੁੰਦਾ। ਸਤਿਆ ਨਾਮ ਜਪ ਦੋਸ਼ ਨਸਾਵੇ। ਇਹ ਕਹਿੰਦੇ ਮਹਾਰਾਜ ਵੀ ਜਿਹੜਾ ਸਤਨਾਮ ਮਨ ਵਾਹਿਗੁਰੂ ਜਪਦਾ ਉਹਦੇ ਦੋਸ਼ ਔਗੁਣੇ ਨਾਸ਼ ਕਰ ਦਿੰਦਾ ਨਾਮ। ਜਾਂ ਤੇ ਜਥਾ ਜੋਗ ਗੁਰਬਾਨੀ। ਇਸ ਕਰਕੇ ਵੀ ਮਨਾ ਇਹ ਗੁਰੂ ਅਮਰਦਾਸ ਮਹਾਰਾਜ ਦੇ ਜਿਹੜੇ ਬਚਨ ਹੈ ਯੋਗਤਾ ਵਾਲੇ ਹੈ ਯਥਾਰਥ ਹੈ। ਮੈਂ ਪਾਵਾਂ ਕੱਛ ਹੋਏ ਨਿਰਮਾਨੀ। ਆਪਣੇ ਮਨ ਹੀ ਮਨ ਵਿੱਚ ਕਹਿਣ ਲੱਗਿਆ ਵੀ ਮੈਂ ਵੀ ਹੰਕਾਰ ਜਾ ਛੱਡ ਕੇ ਨਿਮਰਤਾ ਵਿੱਚ ਆ ਕੇ ਗੁਰੂ ਅਮਰਦਾਸ ਸਾਹਿਬ ਜੀ ਤੋਂ ਕੁੱਝ ਨਾ ਕੁੱਝ ਪਾਈ ਲਵਾਂ। ਗੁਰ ਦਰਸ਼ਨ ਤੇ ਮਾਰਗ ਸੂਝਾ। ਕਿਉਂਕਿ ਗੁਰੂ ਅਮਰਦਾਸ ਸਾਹਿਬ ਦੇ ਦਰਸ਼ਨ ਕਰਨ ਲਏ ਹੈ ਤੇ ਦਰਸ਼ਨ ਕਰਨ ਦਾ ਲਾਭ ਤਾਂ ਹੋਣਾ, ਜਿਸ ਕਰਕੇ ਅਸਲੀ ਜਿਹੜਾ ਰਸਤਾ ਇਹਨੂੰ ਕਹਿੰਦੇ ਦਿਸ ਪਿਆ ਹੈ। ਭਇਓ ਦੀਨ ਉਪਦੇਸ਼ ਬੂਝਾ। ਫਿਰ ਕੀ ਹੈ, ਬਹੁਤ ਨਿਮਰਤਾ ਸਹਿਤ ਹੋਇਆ। ਕਹਿੰਦਾ ਮਹਾਰਾਜ ਜਿੱਥੇ ਬਾਕੀਆਂ ਨੂੰ ਉਪਦੇਸ਼ ਦਿੰਦੇ ਹੋ ਮੈਨੂੰ ਵੀ ਉਪਦੇਸ਼ ਦੇ ਦਿਓ ਜੀ। ਮੈਂ ਵਿਦਿਆ ਬਹੁ ਪਠੀ ਵਿਚਾਰੇ। ਇਹ ਗੁਰੂ ਅਮਰਦਾਸ ਸਾਹਿਬ ਮਹਾਰਾਜ ਤੁਹਾਡੇ ਕੋਲ ਹਜ਼ੂਰੀ ਵਿੱਚ ਬੈਠਾ ਮੈਂ ਸੱਚ ਕਹਿੰਦਾ ਮੈਂ ਇਹ ਵੇਦ ਸ਼ਾਸਤਰਾਂ ਦੀ ਬੜੀ ਵੱਡਿਆ ਪੜ੍ਹੀ ਤੇ ਵਿਚਾਰੀ ਹੈ। ਤਿਉਂ ਤਿਉਂ ਮਮ ਉਰ ਵਧਿਓ ਹੰਕਾਰੇ। ਜਿਵੇਂ ਜਿਵੇਂ ਵਿਦਿਆ ਪੜ੍ਹਦਾ ਰਿਹਾ ਵਿਚਾਰਦਾ ਰਿਹਾ ਤਿਵੇਂ ਤਿਵੇਂ ਮੇਰੇ ਹਿਰਦੇ ਵਿੱਚ ਹੰਕਾਰ ਵੱਧਦਾ ਗਿਆ ਹੈ। ਜਾਂ ਤੇ ਹਰ ਕੀ ਭਗਤ ਨ ਹੋਈ। ਇਸ ਕਰਕੇ ਹੰਕਾਰ ਹੋਣ ਕਰਕੇ ਉਹ ਹਰੀ ਭਗਵਾਨ ਦੀ ਮੈਥੋਂ ਮਾਰਾ ਭਗਤੀ ਨੀ ਹੋ ਸਕੀ। ਕਰਤ ਰਹਿਓ ਖੱਟ ਕਰਮ ਜਿਸ ਹੋਈ। ਜਿਹੜੇ ਕੋਈ ਸ਼ਾਸਤਰਾਂ ਵਿੱਚ ਛੇ ਕਰਮ ਕਰਨੇ ਲਿਖੇ ਹੋਏ ਉਹ ਕਰਦਾ ਰਿਹਾ। ਚਰਚਾ ਕਰ ਮਿਥਿਆ ਅਭਿਮਾਨੀ। ਐਵੇਂ ਵਿਦਵਾਨਾਂ ਨਾਲ ਚਰਚਾ ਜੀ ਕਰਕੇ ਤੇ ਝੂਠਾ ਹੀ ਅਭਿਮਾਨੀ ਹੰਕਾਰੀ ਮੈਂ ਬਣਿਆ ਫਿਰਦਾ। ਸਤ ਸੰਗਤ ਪ੍ਰਭ ਗਤ ਨਹਿ ਜਾਣੀ। ਸਤਸੰਗਤ ਵਿੱਚ ਕੀ ਉਹ ਅਵਸਥਾ ਪ੍ਰਾਪਤ ਹੁੰਦੀ ਹੈ? ਸਤਸੰਗਤ ਕਰਕੇ ਸਤਸੰਗਤ ਪ੍ਰਭ ਗਤ ਨਹਿ ਜਾਣੀ। ਪਰਮੇਸ਼ਰ ਦੀ ਗਤੀ ਕਿਵੇਂ ਪ੍ਰਾਪਤੀ ਹੁੰਦੀ ਹੈ ਉਹ ਮੈਂ ਜਾਣੀ ਨੀ ਸਾਰੀ ਸਤਸੰਗਤ ਵਿੱਚ। ਤੁਮਰੇ ਬਚ ਪ੍ਰਤਾਪ ਮੈਂ ਜਾਣਿਓ। ਇਹ ਗੁਰੂ ਅਮਰਦਾਸ ਸਾਹਿਬ ਤੁਹਾਡੇ ਬਚਨਾਂ ਦੇ ਪ੍ਰਤਾਪ ਨਾਲ ਅੱਜ ਮੈਂ ਸਮਝਿਆ ਜਾਣਿਆ। ਆਪਣੋ ਰਿਦਾ ਦਰਵਤ ਪਹਿਚਾਣ। ਮੇਰਾ ਮਾਰਾ ਵੇਦ ਸ਼ਾਸਤਰ ਪੜ੍ਹ ਕੇ ਕਦੇ ਰਿਦਾ ਢਲਿਆ ਨੀ, ਕਠੋਰ ਹੀ ਰਿਹਾ ਸੀ। ਤੁਹਾਡਾ ਮਾਰਾ ਵਚਨ ਸੁਣ ਕੇ ਮੇਰਾ ਰਿਦਾ ਢਲ ਰਿਹਾ, ਨਰਮ ਹੋ ਰਿਹਾ ਹੈ। ਕਰਨਾ ਕਰਹੁ ਦੇਹ ਉਪਦੇਸ਼। ਮਹਾਰਾਜ ਮੇਰੇ ਤੇ ਵੀ ਕਿਰਪਾ ਕਰ ਦੇ, ਮੈਨੂੰ ਵੀ ਆਪਣੇ ਸਿੱਖਾਂ ਵਾਂਗ ਹੀ ਉਪਦੇਸ਼ ਦੇ ਦੇ। ਘਾਟਾ ਮੇਰੇ ਮਹਾ ਕਲੇਸ਼। ਜਿਹੜੇ ਪੰਜ ਤਰ੍ਹਾਂ ਦੇ ਮਹਾਨ ਵੱਡੇ ਕਲੇਸ਼ ਹੈ, ਵਿਦਿਆ ਸਮਤਾ ਵੀ ਨਿਵੇਸ਼ ਰਾਗ ਦੁਵੇਸ਼ ਪੰਜ ਕਲੇ ਮੇਰੇ ਵੀ ਘਟ ਦਿਓ ਜੀ। ਮਨ ਮਹਿ ਬਸ ਆਵੈ ਕਿਸ ਰੀਤ। ਮਹਾਰਾਜ ਇਹ ਵੀ ਕਿਰਪਾ ਕਰੋ ਜਿਹੜਾ ਮੇਰਾ ਮਨ ਹੈ ਇਹ ਕਿਸ ਰੀਤੀ ਨਾਲ ਮੇਰੇ ਮਨ ਵਿੱਚ ਹੀ ਵਸ ਆਵੇ, ਬਸ ਨਹੀਂ ਆਉਂਦਾ ਹੈ। ਕਾਮ ਕ੍ਰੋਧ ਹੰਕਾਰੀ ਨੀਤ। ਮੇਰਾ ਮਨ ਤਾਂ ਕਦੇ ਕਾਮ ਦੇ ਵਿੱਚ ਫਸਿਆ ਰਹਿੰਦਾ, ਕਦੇ ਕ੍ਰੋਧ ਵਿੱਚ, ਕਦੇ ਹੰਕਾਰੀ ਹੋਇਆ ਆਖਰਦਾ ਹੈ। ਜਿਸ ਤੇ ਮੇਰੋ ਮਨ ਸ਼ੁੱਧ ਹੋਏ। ਜਿਸ ਮਹਾਰਾਜ ਉਪਦੇਸ਼ ਨਾਲ ਮੇਰਾ ਮਨ ਸ਼ੁੱਧ ਹੋ ਜਾਏ, ਨਿਰਮਲ ਹੋ ਜਾਏ। ਕਿਰਪਾ ਕਰੋ ਸਿੱਖਿਆ ਦੇਹੋ ਸੋਏ। ਕਿਰਪਾ ਕਰਕੇ ਮਹਾਰਾਜ ਮੈਨੂੰ ਅੱਜ ਉਹੀ ਜੀ ਸਭ ਸਿੱਖਿਆ ਬਖਸ਼ ਦੇਵੋ। ਬੇਨੀ ਕੀ ਬੇਨਤੀ ਸੁਣ ਸਰਾਨ। ਬੇਨੀ ਮਾਧੋ ਵਿਦਵਾਨ ਦੀ ਮਹਾਰਾਜ ਨੇ ਜਦੋਂ ਬੇਨਤੀ ਸੁਣੀ, ਬੋਲੇ ਸਤਿਗੁਰ ਕਰੁਣਾ ਪਾਉਣ। ਜੋ ਕਿਰਪਾ ਦੇ ਘਰ ਹਨ ਗੁਰੂ ਅਮਰਦਾਸ ਸਾਹਿਬ ਜੀ ਆ ਬੋਲੇ ਸਾਈ। ਜਿਸ ਤੇ ਮਨ ਬੇਕਾਰ ਕਰ ਨਾਸ। ਇਹੋ ਜਿਹੇ ਬਚਨ ਬਾਣੀ ਵਿੱਚ ਬੋਲੇ ਜਿਸ ਕਰਕੇ ਦੇ ਮਨ ਦੇ ਵਿੱਚੋਂ ਵਿਕਾਰ ਸਾਰੇ ਨਾਸ ਹੋ ਜਾਣ। ਭਇਓ ਵਿਸਾਲ ਸੁਰਦੇ ਪ੍ਰਕਾਸ਼। ਹਿਰਦੇ ਵਿੱਚ ਇਹਦੇ ਪ੍ਰਕਾਸ਼ ਹੋ ਜਾਏ। ਇਸ ਤਰ੍ਹਾਂ ਦੇ ਬਚਨ ਬੋਲੇ ਜਿਸ ਕਰਕੇ ਹਿਰਦੇ ਵਿੱਚ ਇਹਦੇ ਪ੍ਰਕਾਸ਼ ਹੋ ਗਿਆ ਸੀ, ਚਾਨਣ ਹੋ ਗਿਆ ਸੀ ਗਿਆਨ ਦਾ। ਸ੍ਰੀ ਮੁਖ ਵਾਕ ਮਲਾਰ ਮਹੱਲਾ ਤੀਜਾ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਇਹੋ ਮਨ ਗਿਰਹੀ ਕੇ ਇਹੋ ਮਨ ਉਦਾਸੀ। ਇਸ ਤਰ੍ਹਾਂ ਮਲਾਰ ਰਾਗ ਵਿੱਚ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਜੀ ਨੇ ਸ਼ਬਦ ਉਚਾਰਨ ਕੀਤਾ, ਦੂਸਰੇ ਸਵਰ ਤਾਲ ਵਿੱਚ ਗਾਉਣ ਦੀ ਗਿਆ ਹੈ। ਇੱਕੋ ਇੱਕ ਅਦਵੈਤ ਪਰਮੇਸ਼ਰ ਓਅੰਕਾਰ ਸ਼ਬਦ ਪ੍ਰਕਾਸ਼ ਤੱਕ ਹੈ। ਸਤਿਗੁਰੂ ਸਾਹਿਬ ਦੀ ਕਿਰਪਾ ਕਰਕੇ ਉਹਦੀ ਪ੍ਰਾਪਤੀ ਹੋ ਜਾਂਦੀ ਹੈ। ਗੁਰੂ ਅਮਰਦਾਸ ਸਾਹਿਬ ਜੀ ਨੇ ਸ਼ਬਦ ਰਾਹੀਂ ਇਹ ਬੇਣੀ ਮਾਧੋ ਅੱਗੇ ਪ੍ਰਸ਼ਨ ਕੀਤੇ, ਕਹਿਣ ਲੱਗੇ ਵੀ ਦੱਸ, ਆ ਪ੍ਰਸ਼ਨ ਇਸੀ ਕਰਦੇ ਕਿ ਇਹ ਮਨ ਗਿਰ ਹੀ, ਇਹ ਜਿਹੜਾ ਮਨ ਹੈ ਦੱਸ ਇਹ ਗ੍ਰਸਤੀ ਹੈ ਕਿ ਮਨ ਬੈ ਉਦਾਸੀ ਹੈ ਜਾਂ ਮਨ ਇਹ ਉਦਾਸੀ ਹੈ ਭਾਵ ਬਰਾਖਤ ਹੈ, ਜਾਂ ਇਹ ਕਹਿੰਦੇ ਵਿਆਹਿਆ ਬਰਿਆ ਮਨ ਹੈ ਗ੍ਰਸਤੀ ਹੈ ਪੁੱਤਰਾਂ ਧੀਆਂ ਵਾਲਾ ਹੈ, ਜਾਂ ਉਪਰਾਮਤਾ ਵਾਲਾ ਵੀ ਨਹੀਂ ਵਿਆਹਿਆ ਬਰਿਆ ਇਹਦੇ ਕੋਈ ਪੁੱਤਰ ਧੀ ਨਹੀਂ ਹੈ। ਦੱਸ ਵੀ ਮਨ ਗ੍ਰਸਤੀ ਹੈ ਕਿ ਮਨ ਉਦਾਸੀ ਅਪਰਾਮਤਾ ਵਾਲਾ ਹੈ ਬਰਕਤ ਹੈ ਕਿ ਇਹ ਮਨ ਅਵਰਨ ਸਦਾ ਅਬਿਨਾਸੀ। ਇਹ ਦੱਸ ਵੀ ਜਿਹੜਾ ਮਨ ਹੈ ਇਹ ਅਵਰਨ ਹੈ, ਇਹ ਅਗਿਆਨ ਦੇ ਪਰਦੇ ਸਹਿਤ, ਵਿਦਿਆ ਦੇ ਪਰਦੇ ਸਹਿਤ, ਇਸ ਤਰ੍ਹਾਂ ਜਾਂ ਅਵਰਨ ਦੇ ਪਰਦੇ ਤੋਂ ਅਗਿਆਨ ਦੇ ਪਰਦੇ ਤੋਂ ਰਹਿਤ ਹੈ, ਭਾਵ ਵਰਨ ਦੇ ਪੜਦੇ ਸਹਿਤ ਹੋਣੇ ਕਰਕੇ ਤਾਂ ਅਗਿਆਨੀ ਹੈ ਮਨ, ਜਾਂ ਵਰਨ ਦੇ ਪੜਦੇ ਤੋਂ ਰਹਿਤ ਹੋਣ ਕਰਕੇ ਇਹ ਜਿਹੜਾ ਮਨ ਹੈ ਗਿਆਨਵਾਨ ਹੈ, ਜਾਂ ਸਦਾ ਅਵਨਾਸ਼ੀ ਹੈ ਸਦਾ ਨਾਸ ਹੋਣ ਵਾਲਾ ਮਨ ਹੈ, ਜਾਂ ਅਵਨਾਸ਼ੀ ਵੈ ਨਾਸ ਤੋਂ ਰਹਿਤ ਨਹੀਂ ਨਾਸ ਹੋਣ ਵਾਲਾ ਮਨ ਹੈ ਕਿ ਇਹ ਮਨ ਚੰਚਲ ਕਿ ਇਹ ਮਨ ਬੈਰਾਗੀ ਅਸਵਾ। ਇਹ ਜਿਹੜਾ ਮਨ ਹੈ ਚੰਚਲ ਹੈ ਜਾਂ ਇਹ ਮਨ ਬਹੁਤ ਬੈਰਾਗੀ ਹੈ ਬੈਰਾਗਵਾਨ ਹੈ, ਇਸ ਮਨ ਕੋ ਮਮਤਾ ਕਿੱਥੋਂ ਲਾਗੀ। ਇਸ ਕਰਕੇ ਪੰਡਤਾ ਇਹ ਦੱਸ ਇਹ ਜਿਹੜਾ ਮਨ ਇਹਨੂੰ ਜਿਹੜੀ ਮਮਤਾ ਹੈ ਮੇਰ ਤੇਰਾ ਕਿੱਥੋਂ ਲੱਗ ਗਈ ਹੈ, ਕਿੱਥੋਂ ਚਿੰਬੜ ਗਈ ਇਹਦੇ ਮਗਰ ਚਿੜੇ ਵਾਲਾ। ਪੰਡਿਤ ਇਸ ਮਨ ਕਾ ਕਰੋ ਵਿਚਾਰ। ਮਹਾਰਾਜ ਕਹਿੰਦੇ ਵੀ ਵਿਦਵਾਨਾ ਇਸ ਮਨ ਦਾ ਪਹਿਲਾਂ ਕਹਿੰਦੇ ਵਿਚਾਰ ਕਰਕੇ ਸਾਨੂੰ ਤੂੰ ਦੱਸ। ਅਵਰ ਕੇ ਬਹੁਤਾ ਪੜ ਹੈ ਉਠਾਵੋ ਭਾਰ। ਹੋਰ ਕਹਿੰਦੇ ਬਹੁਤਾ ਪੜਿਆ ਪੜਦਾ ਫਿਰਦਾ ਤੇਵੇਂ ਭਾਰ ਚੁੱਕੀ ਫਿਰਦਾ, ਪੁਸਤਕਾਂ ਦਾ ਪੰਡਾ ਜਾਂ ਪਾਪਾਂ ਦਾ ਭਾਰ ਚੁੱਕੀ ਫਿਰਦਾ ਹੈ, ਕੀ ਫਾਇਦਾ ਹੈ, ਆਹ ਦੱਸ ਵੀ ਮਨ ਕੀ ਹੈ। ਫਿਰ ਇਹ ਤਾਂ ਕੋਈ ਉੱਤਰ ਨਹੀਂ ਆ ਸਕਿਆ, ਕੋਈ ਜਵਾਬ ਨਹੀਂ। ਕਹਿੰਦਾ ਮਹਾਰਾਜ ਮੈਂ ਨਹੀਂ ਦੱਸ ਸਕਦਾ, ਮਨ ਗ੍ਰਸਤੀ ਹੈ ਅਤੇ ਮਨ ਜਾਂ ਬਰਾਕਤ ਹੈ, ਨਾ ਮੈਨੂੰ ਇਹ ਮਨ ਦਾ ਪਤਾ ਵੀ ਗਿਆਨ ਦੇ ਪਰਦੇ ਸਹਿਤ ਹੈ ਜਾਂ ਇਹ ਪਰਦੇ ਤੋਂ ਰਹਿਤ ਹੋਣ ਕਰਕੇ ਗਿਆਨਵਾਨ ਹੈ ਮਨ, ਜਾਂ ਇਹ ਮਰਦਾ ਹੈ ਜਾਂ ਨਾਸ ਤੋਂ ਰਹਿਤ ਹੈ, ਇਹਨੂੰ ਮੇਰ ਤੇਰ ਕਿੱਥੋਂ ਮਨ ਨੂੰ ਲੱਗੀ ਹੈ, ਮਹਾਰਾਜ ਇਹ ਮੈਂ ਨਹੀਂ ਦੱਸਦਾ ਹੈ, ਅਤੇ ਆਪ ਹੀ ਮਹਾਰਾਜ ਦੱਸੋ ਕਿਰਪਾ ਕਰਕੇ। ਗੁਰੂ ਅਮਰਦਾਸ ਸਾਹਿਬ ਜੀ ਨੇ ਕਿਹਾ ਮਹਾਰਾਜ ਇਹ ਵੀ ਵਿਦਵਾਨਾ, ਜਦੋਂ ਗ੍ਰਸਤੀਆਂ ਨਾਲ ਇਹ ਮਨ ਮਿਲ ਜਾਂਦਾ ਫਿਰ ਇਹ ਗ੍ਰਸਤੀ ਬਣ ਜਾਂਦਾ ਹੈ, ਹੋਈ ਜਾਏ ਕਹਿੰਦੇ ਪ੍ਰਭਾਵ ਕਬੂਲ ਲੈਂਦਾ ਹੈ, ਫਿਰ ਗ੍ਰਸਤੀ ਬਣ ਗ੍ਰਸਤੀ ਬਣ ਕੇ ਗ੍ਰਸਤੀਆਂ ਵਾਲੀਆਂ ਗੱਲਾਂ ਕਰਦਾ ਹੈ। ਇਉਂ ਕਹਿੰਦੇ ਜੇ ਜਿਹੜੇ ਉਪਰਾਮ ਰਹਿਣ ਵਾਲੇ ਸੰਸਾਰ ਤੋਂ ਲੋਕ ਉਹਨਾਂ ਨਾਲ ਮਿਲ ਜਾਵੇ ਤੇ ਫਿਰ ਮਨ ਉਪਰਾਮੀ ਹੋ ਜਾਂਦਾ, ਫਿਰ ਪੁੱਤਰ ਗ੍ਰਸਤ ਗ੍ਰਸਤ ਕਾ ਫਾਸਾ ਹੋਣ ਨਾ ਪਾਈਏ ਰਾਮ ਕੇ ਦਾਸਾ ਕਹਿਣ ਲੱਗ ਜਾਂਦਾ ਹੈ। ਜਦੋਂ ਗ੍ਰਸਤੀਆਂ ਨਾਲ ਮਿਲ ਜਾਂਦਾ ਫਿਰ ਉਹੋ ਜਿਹੇ ਬੈਠ ਕੇ ਫਿਰ ਉਹੋ ਜਿਹੇ ਕਹਿੰਦਾ ਸਰੀਰੀ ਮੋਖ ਦੁਆਰੀ ਇਹ। ਇਸ ਕਰਕੇ ਵੀ ਇਹ ਜਿਹੋ ਜੀ ਇਹਨੂੰ ਸੰਗਤ ਮਿਲਦੀ ਹੈ, ਜਿਹੋ ਚ ਬੈਠਦਾ ਉਹੋ ਜਿਹਾ ਮਨ ਬਣ ਜਾਂਦਾ ਹੈ। ਇਹ ਤਾਂ ਸਿੱਧਾ ਹੀ ਹੈ ਵੀ ਜਿਹੋ ਜਿਹਾ ਕੋਲ ਬੈਠੂਗਾ ਉਹੋ ਜਿਹਾ ਮਨ ਦੇ ਫੁਰਨੇ ਦੇ ਹੋ ਜਾਣਗੇ, ਉਹੋ ਜਿਹਾ ਸੁਭਾਅ ਮਨ ਨੂੰ ਪੈ ਜਾਊ। ਸ਼ਰਾਬੀਆਂ ਕੋਲ ਬੈਠੂ ਮਨ ਸ਼ਰਾਬੀ ਕਬਾਬੀ ਵੀ ਸ਼ਾਮ ਨੂੰ ਚਾਹੀਦੀ ਹੈ, ਤਾਸ਼ ਖੇਡਣ ਵਾਲੇ ਉਹਨਾਂ ਕੋਲ ਵੈਸੇ ਤਾਸ਼ਗੀਰ ਬਣ ਜੂ ਖੇਡੀ ਜਾਊ। ਇਸ ਤਰ੍ਹਾਂ ਜਿਹੋ ਜਿਹੇ ਕੋਲ ਬੈਠੂ ਇਹ ਜਾਂ ਮਨ ਦਾ ਇਹਦਾ ਸੁਭਾਅ ਬਣ ਜਾਊਗਾ, ਉਹ ਕੁਛ ਕਰੀ ਜਾਊਗਾ। ਮਹਾਰਾਜ ਕਹਿੰਦੇ ਪਹਿਲਾਂ ਨਹੀਂ ਹੈ, ਇਹ ਜਿਹੜਾ ਮਨ ਹੈ ਅਗਿਆਨੀਆਂ ਨਾਲ ਮਿਲ ਜੂ ਅਤੇ ਅਗਿਆਨ ਦੇ ਪੜਦੇ ਸਹਿਤ ਹੋ ਕੇ ਅਗਿਆਨੀ ਹੋ ਜਾਊਗਾ, ਜੇ ਗਿਆਨਵਾਨਾਂ ਨਾਲ ਮਿਲ ਜਾਊ ਫਿਰ ਅਗਿਆਨ ਪੜਦੇ ਤੋਂ ਰਹਿਤ ਹੋ ਕੇ ਗਿਆਨਵਾਨ ਹੋ ਜਾਊਗਾ। ਇਸ ਤਰ੍ਹਾਂ ਇਹ ਜਿਹੜਾ ਮਨ ਹੈ ਇਹ ਨਾਸ ਵੀ ਹੁੰਦਾ ਅਤੇ ਨਾਸ ਤੋਂ ਰਹਿਤ ਵੀ ਹੈ, ਅਗਿਆਨੀਆਂ ਨਾਲ ਮਿਲ ਕਰਕੇ ਆਉਂਦਾ ਜਾਂਦਾ ਹੈ, ਗਿਆਨਵਾਨਾਂ ਨਾਲ ਮਿਲ ਕੇ ਗਿਆਨਵਾਨ ਹੋ ਕੇ ਅਵਿਨਾਸ਼ੀ ਹੋ ਜਾਂਦਾ, ਅਮਰ ਅਵਿਨਾਸ਼ੀ। ਇਹ ਮਨ ਚੰਚਲ ਹੈ, ਇਹੋ ਜਿਹੇ ਚੰਚਲ ਲੋਕਾਂ ਨਾਲ ਮਿਲ ਕੇ ਮਨ ਜ਼ਿਆਦਾ ਚੰਚਲ ਹੈ। ਅਤੇ ਇਸ ਤਰ੍ਹਾਂ ਜਿਹੜੇ ਕੋਈ ਜਿਨ੍ਹਾਂ ਦਾ ਮਨ ਟਿਕਾ ਵਿੱਚ ਹੈ ਉਹਨਾਂ ਨਾਲ ਮਿਲ ਕੇ ਮਨ ਬੈਰਾਗਵਾਨ ਹੋ ਜਾਂਦਾ, ਬਿਰਖਤ ਹੋ ਜਾਂਦਾ, ਇਹਦੇ ਅੰਦਰ ਨਹੀਂ ਚੰਚਲ ਮੁਣਾ ਰਹਿੰਦਾ। ਇਹ ਜਿਹੜੀ ਮਮਤਾ ਕਹਿੰਦੇ ਕਿੱਥੋਂ ਲੱਗੀ ਹੈ, ਕਿੱਥੋਂ ਲੱਗਣੀ ਹੈ, ਜਦੋਂ ਜਨਮਾਂ ਜਨਮਾਂ ਤੋਂ ਜਿਹੜੇ ਸਰੀਰ ਵਿੱਚ ਜਾਂਦਾ ਉੱਥੇ ਤਰ੍ਹਾਂ ਤਰ੍ਹਾਂ ਦੀਆਂ ਇੱਛਾ ਕਰਦਾ ਵੀ ਆਹ ਵੀ ਮੇਰਾ, ਆਹ ਵੀ ਮੇਰਾ, ਆਹ ਵੀ ਮੈਨੂੰ ਮਿਲੇ। ਇਸ ਕਰਕੇ ਜਨਮਾਂ ਜਮਾਂ ਤੋਂ ਮੇਰ ਧੇਰ ਲੱਗੀ ਹੈ, ਜਿਹੋ ਜਿਹਾ ਮੂੰਹ ਇਹੋ ਜਿਹੀ ਚਪੇੜ ਰੱਬ ਨੇ ਮਾਰਤੀ ਹੈ। ਕਸੂਰ ਤਾਂ ਇਹਦਾ ਹੀ ਹੈ ਵੀ ਮੇਰ ਤੇਰੇ ਕਰੀ ਜਾਂਦਾ ਸਾਰੇ ਜਨਮਾਂ ਵਿੱਚ ਵੀ, ਇਹ ਮੇਰੇ ਹੈ। ਇਸ ਕਰਕੇ ਮੇਰਾ ਤੇਰਾ ਇਹਦੀ ਕਹਿੰਦੇ ਜਦੋਂ ਤੋਂ ਆਇਆ ਉਦੋਂ ਤੋਂ ਇਹਨੂੰ ਲੱਗੀ ਹੋਈ ਹੈ। ਪੰਡਿਤ ਇਸ ਮਨ ਕਾ ਕਰੋ ਵਿਚਾਰ, ਇਹ ਵੀ ਪੰਡਿਤ ਆ ਮੰਨਦਾ ਇਹਦੇ ਵੀ ਤੂੰ ਵਿਚਾਰ ਕਰ ਲਾ, ਇਹਨੂੰ ਸੁਧਾਰ ਲਾ। ਹੋਰ ਬਹੁਤਾ ਕੀ ਪੜ੍ਹਦਾ ਫਿਰਦਾ, ਐਵੇਂ ਪਾਪਾਂ ਦਾ ਜਾਂ ਹੰਕਾਰ ਦਾ ਭਾਰ ਚੁੱਕੀ ਫਿਰਦਾ ਹੈ। ਰਹਾਉ ਮਾਇਆ ਮਮਤਾ ਕਰਤੈ ਲਾਈ। ਇਹ ਕਹਿਣ ਲੱਗਾ ਮਹਾਰਾਜ ਜਿਹੜੀ ਮੇਰ ਤੇਰਾ ਹੈ, ਮਾਇਆ ਦੀ ਇਹ ਕਿਹਨੇ ਲਾਈ ਹੈ? ਆਪ ਦੱਸੋ ਮਹਾਰਾਜ। ਕਹਿੰਦੇ ਜਿਹੜੀ ਮਾਇਆ ਦੀ ਮਮਤਾ ਮਨ ਨੂੰ ਇਹ ਕਹਿੰਦੇ ਕਰਤੇ ਨੇ ਲਾਈ, ਇਹਦੀ ਪਰਖ ਲਈ, ਮੇਰੀ ਪ੍ਰੀਖਿਆ ਕਰਨ ਵਾਸਤੇ ਨਾ ਮਾਇਆ ਦੀ ਮੇਰ ਤੇਰ ਪਰਮੇਸ਼ਰ ਨੇ ਲਾ ਦਿੱਤੀ ਹੈ। ਵੀ ਮਾਇਆ ਵੱਲੀ ਜਾਂਦਾ ਕਿ ਮੇਰੇ ਵੱਲੀ ਆਉਂਦਾ ਹੈ, ਇਸ ਕਰਕੇ ਉਹਨੇ ਲਾਈ ਪ੍ਰੀਖਿਆ ਕਰਨ ਲਈ। ਜ਼ਿਆਦਾਤਰ ਇਹ ਮੇਰ ਤੇਰ ਮਾਇਆ ਵਿੱਚ ਕਰਦਾ, ਜਿਹਨੇ ਲਾਈ ਉਹਨੂੰ ਨਹੀਂ ਯਾਦ ਕਰਦਾ ਹੈ। ਇਹੋ ਹੁਕਮ ਕਰ ਸ੍ਰਿਸ਼ਟ ਉਪਾਈ। ਇਹ ਹੁਕਮ ਕਰਕੇ ਮਾਇਆ ਦੁਆਰਾ ਉਹਨੇ ਸ੍ਰਿਸ਼ਟੀ ਪੈਦਾ ਕਰ ਦਿੱਤੀ ਹੈ। ਗੁਰ ਪ੍ਰਸਾਦੀ ਬੂਝ ਪਾਈ। ਕਹਿੰਦੇ ਵੀ ਇਹ ਸਾਡੇ ਭਰਾ ਵਾਂਗ ਬੇਣੀ ਮਾਧੋ ਵਿਦਵਾਨਾ, ਗੁਰੂ ਦੀ ਕਿਰਪਾ ਨਾਲ ਤੂੰ ਸਮਝ ਜਾ। ਸਦਾ ਰਹੋ ਹਰ ਕੀ ਸਰਣਾਈ। ਵੀ ਸਦਾ ਤੂੰ ਵਾਹਿਗੁਰੂ ਦੀ ਸ਼ਰਨ ਦੇ ਵਿੱਚ ਪਿਆਰਾ। ਸੋ ਪੰਡਿਤ ਜੋ ਤਿਹਾ ਗੁਣਾ ਕੀ ਪੰਡਿਤ। ਗੁਰੂ ਨਾਨਕ ਦੇ ਘਰ ਦੇ ਵਿੱਚ ਉਹਨੂੰ ਵਿਦਵਾਨ ਕਿਹਾ ਜਾਂਦਾ, ਉਹ ਵਿਦਵਾਨ ਆ ਜਿਹੜਾ ਤਿੰਨਾ ਗੁਣਾ ਦੀ ਰਜੋ ਗੁਣੋ ਤਗੁਣ ਸਦਾ ਦੀ ਪੰਡ ਲਾ ਦੇਵੇ। ਅਨ ਦਿਨ ਏਕੋ ਨਾਮ ਵਖਾਣ। ਤਿੰਨਾ ਗੁਣਾ ਤੋਂ ਨੀਤ ਹੋ ਕੇ ਦਿਨੇ ਰਾਤ ਇੱਕ ਨਾਮ ਦਾ ਵਖਿਆਨ ਕਰੇ, ਨਾਮ ਦਾ ਹੀ ਜਪ ਜਾਪ ਕਰੇ, ਨਾਮ ਦਾ ਹੀ ਮਹਿਮਾ ਵਡਿਆਈ ਨੂੰ ਕਥਨ ਕਰੇ। ਸਤਿਗੁਰ ਕੀ ਉਹ ਦੀਖਿਆ ਲੇ। ਇਹੋ ਜਿਹਾ ਜਿਹੜਾ ਵਿਦਵਾਨ ਹੈ ਫਿਰ ਸਤਿਗੁਰੂ ਦੀ ਉਹ ਸ਼ਕਤਾ ਗ੍ਰਹਿਣ ਕਰ ਲੈ। ਸਤਿਗੁਰ ਆ ਗਏ ਸੀਸ ਧਰੇ। ਲੈ ਕੇ ਲਿਖਿਆ ਲੈ ਕੇ ਸਤਿਗੁਰੂ ਦੇ ਅੱਗੇ ਆਪਣਾ ਕਹਿੰਦੇ ਸੀਸ ਰੱਖ ਦੇ ਵਿੱਚ, ਸੀਸ ਭੇਟਾ ਕਰ ਦੇਵੇ। ਸਦਾ ਅਲੱਗ ਰਹੇ ਨਿਰਵਾਣ। ਸਦਾ ਸੰਸਾਰ ਤੋਂ ਅਲੱਗ ਰਹੇ, ਇਸ ਤਰ੍ਹਾਂ ਨਿਰਵਾਣ ਸਰੂਪ ਦੇ ਵਿੱਚ ਜੁੜਿਆ ਰਹੇ, ਦੁੱਖਾਂ ਤੋਂ ਰਹਿਤ ਹੋ ਜਾਏ। ਸੋ ਪੰਡਿਤ ਦਰਗਹਿ ਪਰਵਾਨ। ਵੀ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਵਿੱਚ ਜਿਹੜਾ ਵਿਦਵਾਨ ਆ, ਇੱਥੇ ਸੰਗਤ ਵਿੱਚ ਦਰਗਾਹ ਵਿੱਚ ਵੀ, ਅਗਲੀ ਦਰਗਾਹ ਵਿੱਚ ਵੀ ਪ੍ਰਵਾਨ ਹੁੰਦਾ। ਸਭਨਾ ਮਹਿ ਏਕੋ ਏਕ ਵਖਾਣ। ਸਾਰਿਆਂ ਦੇ ਵਿੱਚ ਹੀ ਇੱਕ ਪਰਮੇਸ਼ਰ ਨੂੰ ਜਾਣੇ, ਇੱਕ ਪਰਮੇਸ਼ਰ ਦਾ ਹੀ ਸਾਰਿਆਂ ਵਿੱਚ ਵੀ ਨਿਵਾਸ ਹੈ, ਕਥਨ ਕਰੇ ਜਵਾਨ ਤੋਂ। ਜਾ ਏਕੋ ਵੇਖੈ ਤਾ ਏਕੋ ਜਾਣ। ਜਦੋਂ ਇੱਕ ਆਪਣੇ ਹਿਰਦੇ ਅੰਦਰ ਵਾਹਿਗੁਰੂ ਨੂੰ ਵੇਖੇਗਾ ਤਾਂ ਬਾਹਰ ਵੀ ਕਹਿੰਦੇ ਇੱਕੋ ਨੂੰ ਫਿਰ ਜਾਣੇਗਾ। ਜਾ ਕੋ ਬਖਸ਼ੇ ਮੇਲੇ ਸੋਏ। ਇਹਨੂੰ ਇਹ ਬਖਸ਼ਿਸ਼ ਕਰ ਦੇਵੇ, ਉਸੇ ਨੂੰ ਆਪਣੇ ਨਾਲ ਮਿਲ ਲੈ। ਐਥੇ ਉਥੇ ਉਥੇ ਸਦਾ ਸੁਖ ਹੋਏ। ਲੋਕ ਵਿੱਚ ਵੀ ਉੱਥੇ ਪਰਲੋਕ ਵਿੱਚ ਵੀ ਉਹਨੂੰ ਸਦਾ ਸੁਖ ਦੀ ਪ੍ਰਾਪਤੀ ਹੁੰਦੀ, ਸਦਾ ਸੁਖੀ ਹੁੰਦਾ ਹੈ। ਕਹਿਤ ਨਾਨਕ ਕਵਨ ਵਿਦ ਕਰੇ ਕਿਆ ਕੋਈ। ਗੁਰੂ ਮਹਾਰਾਜ ਕਹਿੰਦੇ ਵੀ ਆ ਜਿਹੜੀਆਂ ਤਰ੍ਹਾਂ ਤਰ੍ਹਾਂ ਦੀਆਂ ਵਧੀਆਂ, ਕਿਹੜਾ ਕਰੇ ਤੇਰੇ ਕੀਤਿਆ ਹੋਇਆ ਭਲਾ ਕੀ ਪ੍ਰਾਪਤੀ ਹੁੰਦੀ ਹੈ। ਸੋਈ ਮੁਕਤ ਜਾ ਕੋ ਕਿਰਪਾ ਹੋਏ। ਇਸ ਕਰਕੇ ਉਹੀ ਮੁਕਤ ਹੁੰਦਾ ਹੈ ਜਾਂ ਸੁਤੰਤਰ ਹੁੰਦਾ ਜਿਹਦੇ ਤੇ ਸਤਿਗੁਰੂ ਦੀ ਵਾਹਿਗੁਰੂ ਦੀ ਕਿਰਪਾ ਹੋ ਜਾਂਦੀ ਹੈ। ਕਿ ਬਿੜੀਆਂ ਬੁੜੀਆਂ ਵਿੱਚ ਬਸਾ ਕਰਕੇ ਦੋ ਪ੍ਰਸ਼ਾਦੇ ਛੱਕ ਕੇ ਰੱਬ ਰੱਬ ਕਰੇ ਅਨ ਦਿਨ ਹਰ ਗੁਣ ਗਾਵੈ ਸੋਏ ਉਹ ਦਿਨੇ ਰਾਤ ਵਾਹਿਗੁਰੂ ਦੇ ਗੁਣ ਨੂੰ ਗਾਉਂਦਾ ਰਹੇ ਸ਼ਾਸਤਰ ਵੇਦ ਕੀ ਫਿਰ ਕੂਕ ਨਾ ਹੋਏ ਵੇਦ ਸ਼ਾਸਤਰ ਉਹਨਾਂ ਦੀ ਜਿਹੜੀ ਕੂਕ ਹੈ ਪੁਕਾਰ ਹੈ ਆਗਿਆ ਉਹਦੇ ਤੇ ਨਹੀਂ ਹੁੰਦੀ ਹੈ ਜਿਹੜਾ ਬ੍ਰਹਮ ਗਿਆਨੀ ਹੈ ਯਥਾਰਥ ਭਗਤ ਹੈ ਬ੍ਰਹਮ ਪ੍ਰਮਾਣ ਰਹਿੰਦਾ ਉਹਦੇ ਉੱਪਰ ਵੇਦ ਸ਼ਾਸਤਰ ਦੀ ਕੋਈ ਆਗਿਆ ਨਹੀਂ ਯਾ ਕਰਿਆ ਕਰਿਓ ਨਿਰਲੇਪ ਹੋ ਜਾਂਦਾ ਸੁਤੰਤਰ ਹੋ ਜਾਂਦਾ ਹੈ ਇਸ ਤਰ੍ਹਾਂ ਗੁਰੂ ਅਮਰਦਾਸ ਮਹਾਰਾਜ ਜੀ ਨੇ ਇਹ ਜਿਹੜਾ ਸ਼ਬਦ ਹੈ ਇਹਦਾ ਉਚਾਰਨ ਕਰਕੇ ਇਹਨੂੰ ਸਮਰਥ ਬਖਸ਼ੀ ਜਿਵੇਂ ਇਸ ਤਰ੍ਹਾਂ ਇਹ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਆ ਕੇ ਨਿਹਾਲ ਹੋਇਆ ਇਸ ਨੂੰ ਗੁਰੂ ਮਹਾਰਾਜ ਨੇ ਮੰਜੀ ਵੀ ਬਖਸ਼ੀ ਗੁਰਮੁਖ ਪਦਵੀ ਵੀ ਬਖਸ਼ੀ ਵੀ ਇੱਥੋਂ ਥਾਂ ਥਾਂ 'ਤੇ ਜਿੱਥੇ ਆ ਵਿਦਵਾਨਾਂ ਨੂੰ ਜਿੱਦਾਂ ਫਿਰਦਾ ਉੱਠ ਜੇ ਲੱਦੀ ਫਿਰਦਾ ਇਹਦਾ ਖਹਿੜਾ ਛੱਡ ਉੱਥੇ ਤੂੰ ਗੁਰੂ ਨਾਨਕ ਸਾਹਿਬ ਦੀ ਸਿੱਖੀ ਦਾ ਪ੍ਰਚਾਰ ਕਰ ਆਪ ਨਾਮ ਜਪ ਅਤੇ ਹੋਰਨਾਂ ਨੂੰ ਜਪਾ ਹਾਂ ਇਸ ਬੇਣੀ ਮਾਧੋ ਅਤੇ ਤਾਈ ਮਹਾਰਾਜ ਨੇ ਨਿਹਾਲ ਕੀਤਾ ਸੀ ਉਹ ਕੁਝ ਪ੍ਰਸੰਗ ਰਹਿੰਦਾ ਉਹ ਕੁੱਲ ਦੇ ਸਮੇਂ ਆਪਾਂ ਰਲ ਮਿਲ ਕੇ ਸਰਵਣ ਕਰਾਂਗੇ ਜੀ ਕਹਿਤ ਨਾਨਕ ਕਵਨ ਬਿਦ ਕਰੇ ਕਿਆ ਕੋਏ ਸੋਈ ਮੁਕਤ ਜਾ ਕੋ ਕਿਰਪਾ ਹੋਏ ਅਨ ਦਿਨ ਹਰ ਗੁਣ ਗਾਵੈ ਸੋਏ ਸ਼ਾਸਤਰ ਵੇਦ ਕੀ ਫਿਰ ਕੂਕ ਨਾ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੇ ਅਚਤ ਹੇ ਪਾਰ ਬ੍ਰਹਮ ਅਵਨਾਸੀ ਅਗਨਾਸ ਹੇ ਪੂਰਨ ਹੇ ਸਰਵਮੈ ਦੁਖ ਭੰਜਨ ਗੁਣ ਸਾਸ ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਠੇ ਹੇ ਗੋਵਿੰਦ ਹੇ ਗੁਣ ਨਿਧਾਨ ਜਾਂ